ਸਾਹਿਬ ਜੀਓ ਚੌਪਈ ਪੁਨ ਸ੍ਰੀ ਹਰ ਗੋਬਿੰਦ ਗੁਰ ਹੋਏ ਪ੍ਰਭ ਪੀਰੀ ਅਰ ਮੀਰੀ ਦੋਏ ਜਨਮ ਲੀਨ ਜਿਹ ਗ੍ਰਾਮ ਵੰਡਾਲੀ ਬਲੀ ਮਹਿਦ ਤਨ ਡੀਲ ਵਿਸਾਲੀ ਪੁਨ ਸ੍ਰੀ ਹਰਿ ਗੋਬਿੰਦ ਗੁਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਰ ਸਿੰਘ ਜੀ ਕੱਲ੍ਹ ਅੰਮ੍ਰਿਤ ਵੇਲੇ ਦੀ ਦੀਵਾਨ ਵਿੱਚ ਆਪਾਂ ਇਤਿਹਾਸ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸੂਤਰ ਰੂਪ ਵਿੱਚ ਸੰਖਿਪਤ ਰੂਪ ਵਿੱਚ ਦਸ ਸਤਿਗੁਰਾਂ ਦਾ ਇਤਿਹਾਸ ਸੁਣਾਇਆ ਸੀ, ਉਸਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਸ਼ੰਦਾਬੰਦੀ ਵਿੱਚ ਕੀਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਸੂਤਰ ਰੂਪ ਤੱਕ ਆਪਾਂ ਸਾਰਾ ਪ੍ਰਸੰਗ ਕੱਲ੍ਹ ਦੀ ਦੀਵਾਨ ਵਿੱਚ ਸੁਣ ਲਿਆ ਸੀ। ਅਜਿਵੇਂ ਸੰਖਿਪਤ ਰੂਪ ਵਿੱਚ ਸੂਤਰ ਰੂਪ ਵਿੱਚ ਅਸੀਂ ਸੰਖੇਪ ਨਾਲ ਮੈਂ ਵਾਰਤਾ ਕਹਿ ਰਿਹਾ, ਥੋੜ੍ਹੇ ਜਿਹੇ ਰੂਪ ਵਿੱਚ ਬਿਆਨ ਕਰ ਰਿਹਾ। ਵਿਦਵਾਨਾਂ ਦਾ ਇਹ ਲਫਜ ਹੈ ਵੀ ਇਹ ਮੈਂ ਸੂਤਰ ਰੂਪ ਵਿੱਚ ਵਾਕ ਕਹਿ ਰਿਹਾ ਹਾਂ। ਉਹਦੇ ਲਕਸ਼ਣ ਕੀਤੇ ਹੈ, ਅਲਪ ਅਕਸ਼ਰੇਵਤੀ ਬਹੁ ਅਰਥ ਬੋਧ ਕਤੰ ਸੂਤਰਤਵੰ, ਇਸ ਤਰ੍ਹਾਂ ਦੇ ਲਕਸ਼ਣ ਨੇ ਵੀ ਅਲਪ ਅਕਸ਼ਰਵਤੀ ਥੋੜ੍ਹੇ ਜਿਹੇ ਅਕਸ਼ਰ ਹਨ, ਗਿਣਵੇਂ ਮਨ ਅੱਖਰ ਹਨ, ਥੋੜ੍ਹੇ ਅੱਖਰ ਹਨ, ਅਤੇ ਉਹਦੇ ਵਿੱਚ ਬਹੁਤਾ ਜਿਹੜਾ ਬੋਧ ਕਥਨ ਬਹੁਤਾ ਗਿਆਨ ਹੋਵੇ। ਬਹੁ ਅਰਥ ਬੋਧ ਕਥਨ, ਬਹੁਤਾ ਅਰਥ ਬੋਧ ਕੀਤਾ, ਬਹੁਤਾ ਗਿਆਨ ਹੋਵੇ ਸੂਤਰਤਮ, ਉਸ ਕੋ ਕਹੀਏ ਸੂਤਰ ਰੂਪ ਵਚਨ। ਇਸ ਤਰ੍ਹਾਂ ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਪਹਿਲਾਂ ਸੂਤਰ ਰੂਪ ਵਿੱਚ ਬਚਨ ਕਹੇ। ਇਹ ਉਸੇ ਦਾ ਲੱਥਾ ਕਵੀ ਸੰਤੋਖ ਸਿੰਘ ਜੀ ਨੇ ਵੀ ਸੂਤਰ ਰੂਪ ਵਿੱਚ ਹੀ ਸੰਖਿਪਤ ਰੂਪ ਵਿੱਚ ਹੀ ਥੋੜ੍ਹੇ ਰੂਪ ਵਿੱਚ ਕਰ ਦਿੱਤਾ। ਉਹ ਕੱਲ੍ਹ ਪੰਜਵੇਂ ਪੁਰਬ ਜੀ ਤੱਕ ਆਪਾਂ ਇਹ ਸਾਰਾ ਪ੍ਰਸੰਗ ਪੜ੍ਹ ਲਿਆ ਵੀ ਅੱਗੇ ਸੂਤਰ ਰੂਪ ਵਿੱਚ ਛੇਵੇਂ ਪਾਤਸ਼ਾਹ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਪਾਤਸ਼ਾਹ ਦਾ ਪ੍ਰਸੰਗ ਕਿਹਾ ਹੈ। ਉਹ ਜਿਵੇਂ ਉਹਦਾ ਆਪਾਂ ਮਨ ਚਿਤ ਲਾ ਕੇ ਸੁਣੀਏ ਜੀ। ਪੁਨ ਸ੍ਰੀ ਹਰਿ ਗੋਬਿੰਦ ਗੁਰ ਹੋਏ। ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਹੈ, ਸਰੋਤਾ ਜਿਨ੍ਹਾਂ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹੈ, ਇਹ ਸਰੋਤਾ ਜਨੋ ਸਿੰਘ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਪੁਨਾ ਸਵਾਈ ਮਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੋ ਗਏ ਗੁਰੂ। ਪ੍ਰਭ ਪੀਰੀ ਅਰ ਮੀਰੀ ਦੋਏ। ਆਪ ਜੀ ਜਿਹੜੀ ਪੀਰਾਂ ਦੀ ਪੀਰੀ ਸੀ ਅਤੇ ਪਾਤਸ਼ਾਹ ਦੀ ਜਿਹੜੀ ਪਾਤਸ਼ਾਹ ਸੀ, ਆਪ ਜੀ ਨੇ ਗ੍ਰਹਿਣ ਕਰ ਲਈ। ਪੀਰਾਂ ਦੇ ਪੀਰ ਹੋਏ, ਪਾਤਸ਼ਾਹ ਦੇ ਆਪ ਸੱਚੇ ਪਾਤਸ਼ਾਹ ਹੋਏ। ਇਸ ਤਰ੍ਹਾਂ ਪੀਰੀ ਤੇ ਮੀਰੀ ਦੇ ਪ੍ਰਭ ਕੀਏ ਮਾਲਕ ਹੋਏ। ਜਨਮ ਲੀਨ ਜਿਹ ਗ੍ਰਾਮ ਵਡਾਲੀ, ਜਿੱਥੇ ਕਹਿੰਦੇ ਵਡਾਲੀ ਸਾਹਿਬ ਨਗਰ ਹੈ, ਇੱਥੇ ਆਪ ਜੀ ਨੇ 1652 ਬਿਕਰਮੀ ਸੰਮਤ ਅਤੇ ਹਰ ਬਦੀ ਏਕੋ ਵਾਲੇ ਦਿਨ ਅਵਤਾਰ ਧਾਰਨ ਕੀਤਾ ਸੀ। ਬਲੀ ਮਹਿਦ ਤਨ ਡੀਲ ਵਿਸਾਲੀ, ਜਿਨ੍ਹਾਂ ਦਾ ਸਰੀਰ ਬੜਾ ਕਹਿੰਦੇ ਡੀ ਡੋੜ ਵਾਲਾ ਸੀ, ਕਦ ਕਾਠ ਵਾਲਾ ਸੀ, ਬਹੁਤ ਤਕੜੇ ਬਲੀ ਸਨ। ਤਾਰਾ ਤੀਨ ਸੁਸ਼ੀਲਾ ਵਿਆਹੀ, ਆਪ ਜੀ ਨੇ ਤਿੰਨ ਜਿਹੜੀਆਂ ਕਹਿੰਦੇ ਸੀਰ ਸੁਭਾਅ ਵਾਲੀਆਂ ਇਸਤਰੀਆਂ ਉਹਨਾਂ ਨਾਲ ਸ਼ਾਦੀ ਕੀਤੀ। ਆਪ ਜੀ ਦੇ ਤਿੰਨ ਵਿਆਹ ਹੋਏ ਸਨ, ਇੱਕ ਦਮੋਦਰੀ ਦੁੱਤ ਮਰਵਾਹੀ, ਇੱਕ ਜਿਹੜੀ ਨਰੈਣ ਦਾਸ ਦੀ ਸੁਪੁੱਤਰੀ ਦਮੋਦਰੀ ਸੀ, ਜਿਹੜੇ ਉਹ ਫਿਰ ਤੋਂ ਸ੍ਰੀ ਗੁਰਦਿੱਤਾ ਜੀ ਅਤੇ ਸ੍ਰੀ ਅਟਲ ਰਾਏ ਜੀ ਅਤੇ ਬੀਬੀ ਬੀਰੋ ਜੀ ਹੋਏ ਸਨ। ਅਤੇ ਦੂਜੀ ਇਸੇ ਤਰ੍ਹਾਂ ਜਿਹੜੀ ਮਰਵਾਹੀ ਹੈ, ਇਹ ਮਰਵਾਹੇ ਗੋਦ ਦੀ ਹੋਣ ਕਰਕੇ ਨਾ ਪ੍ਰਸਿੱਧ ਮਰਵਾਹੀ ਹੋ ਗਿਆ, ਜਿਹਨਾਂ ਦਾ ਨਾਮ ਮਹਾਂਦੇਵੀ ਸੀ। ਇਸ ਤਰ੍ਹਾਂ ਕਹਿੰਦੇ ਦੂਜੀ ਸੋਭਾ ਵਾਲੀ ਮਹਾਂਦੇਵੀ, ਜਿਸਦੇ ਪੇਟ ਦੇ ਵਿੱਚੋਂ ਇਹ ਸੂਰਜਮਲ ਤੇ ਅਣੀ ਰਾਏ ਜੀ ਪੈਦਾ ਹੋਏ ਸਨ। ਨਾਮ ਨਾਨਕੀ ਤ੍ਰਿਤੀਆ ਕੇਰਾ, ਤੀਜੀ ਪਤਨੀ ਦਾ ਨਾਮ ਨਾਨਕੀ ਜੀ ਸਹਿ, ਜਿਸਦੇ ਉਧਰ ਤੋਂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਹੋਇਆ ਸੀ। ਮਨ ਸਿਮਰਤ ਜਿਨ ਅਨੰਦ ਕਨੇਰਾ, ਨਾਨਕੀ ਜੀ ਨੂੰ ਕਹਿੰਦੇ ਮਨ ਵਿੱਚ ਚੇਤੇ ਕਰੀਏ, ਮਨ ਵਿੱਚ ਬੜਾ ਆਨੰਦ। ਜੇਠੋ ਸ੍ਰੀ ਬਾਬਾ ਗੁਰਦਿੱਤਾ, ਜੇਠੋ ਕੀ ਵੱਡੇ ਸ੍ਰੀ ਗੁਰਦਿੱਤਾ ਜੀ ਹੋਏ ਸਾਧਮੋਦਰੀ ਜੀ ਤੋਂ। ਸੂਰਜ ਮਲ ਅਰ ਅਨੀ ਰਾਏ ਭਨ, ਸੂਰਜ ਮਲ ਤੇ ਅਨੀ ਰਾਏ ਜੀ ਇਹ ਮਰਵਾਹੀ ਦੇ ਮਹਾਦੇਵੀ ਜੀ ਦੇ ਕਹੇ ਜਾਂਦੇ ਸਨ। ਦੋ ਅਟਲ ਰਾਏ ਬ੍ਰਹਮ ਗਿਆਨ ਸਭਨ ਮਨ, ਜਿਹੜੇ ਅਟਲ ਰਾਏ ਜੀ ਸਨ ਇਹ ਦਮੋਦਰੀ ਜੀ ਦੇ ਸਨ। ਇਹ ਸਾਰੇ ਕਹਿੰਦੇ ਬ੍ਰਹਮ ਗਿਆਨ ਦੇ ਸਹਿਜ ਸਨ, ਸਭਨਾਂ ਦੇ ਮਨ ਦੇ ਵਿੱਚ ਪੂਰਨ ਬ੍ਰਹਮ ਗਿਆਨ ਸੀ। ਪੰਚਮ ਪੇ ਸ੍ਰੀ ਤੇਗ ਬਹਾਦਰ, ਪੰਜਵੇਂ ਜਿਹੜੇ ਸਾਹਿਬਜ਼ਾਦੇ ਹੈ ਸ੍ਰੀ ਤੇਗ ਬਹਾਦਰ ਸਾਹਿਬ ਜੀ ਹੋਏ ਸਨ, ਜੋ ਨਾਨਕੀ ਜੀ ਜੀ ਉਧਰ ਤੋਂ ਸਨ। ਨਿਕਟ ਬਿਠਾਵੇ ਹੈ ਜਿਨ ਪਿਤ ਸਾਦਰ, ਜਿਨ੍ਹਾਂ ਨੂੰ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਹਜ਼ੂਰੀ ਵਿੱਚ ਆਉਂਦੇ ਬੜੇ ਸਤਿਕਾਰ ਨਾਲ ਨੇੜੇ ਕਰਕੇ ਬਿਠਾਉਂਦੇ ਸਨ। ਇਤਿਹਾਸ ਵਿੱਚ ਅੱਗੇ ਆ ਜਾਣਾ ਵੀ ਕਈ ਕਈ ਵਾਰੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਤਖ਼ਤ 'ਤੇ ਬੈਠੇ ਹੋਏ ਆਪਣਾ ਗੋਡਾ ਵੀ ਚੁੱਕ ਲੈਂਦੇ ਸਨ ਅਤੇ ਇਸ਼ਾਰਾ ਕਰਦੇ ਸਨ ਵੀ ਸਾਹਿਬਜ਼ਾਦੇ ਆਪ ਜੀ ਇੱਥੇ ਆ ਕੇ ਬੈਠੋ, ਜਿਸ ਨੂੰ ਦੇਖ ਕੇ ਮਾਤਾ ਨਾਨਕੀ ਜੀ ਨੇ ਕਿਹਾ ਕਿ ਮਹਾਰਾਜ ਆਪ ਸਾਹਿਬਜ਼ਾਦੇ ਦਾ ਇਹਨਾਂ ਦਾ ਜ਼ਿਆਦਾ ਕਰਦੇ ਹੋ, ਕਾਰਨ ਕੀ ਹੈ? ਤਾਂ ਆਪ ਜੀ ਨੇ ਦੱਸਿਆ ਸੀ ਵੀ ਇਹਨਾਂ ਦੇ ਘਰ ਦੇ ਵਿੱਚ ਅੱਗੇ ਬਹੁਤ ਤਕੜੇ ਸੂਰ ਬਹਾਦਰ ਜੰਗੀ ਯੋਧੇ ਹੋਣੇ ਹੈ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਭਾਰੀ ਨਾਮ ਰੋਸ਼ਨ ਕਰਨ ਗਏ। ਇਸ ਕਰਕੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਹੋਣਗੇ, ਖਾਲਸੇ ਪੰਥ ਦੇ ਬਾਨੀ ਹੋਣਗੇ ਅੱਗੇ ਇਹਨਾਂ ਦੇ ਘਰ ਵਿੱਚ। ਇਸ ਕਰਕੇ ਇਹਨਾਂ ਨੂੰ ਜ਼ਿਆਦਾ ਸਤਿਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਬਿਠਾਉਂਦੇ ਹੈ। ਸ੍ਰੀ ਗੁਰ ਹਰਗੋਬਿੰਦ ਸਮਸ਼ੇਰ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਆਪ ਕਹਿੰਦੇ ਸ਼ੇਰ ਦੇ ਸਮਾਨ ਹੋਏ। ਹਤੇ ਤੁਰਕ ਗਨ ਗਹਿ ਸਮਸ਼ੇਰ, ਹੱਥ ਵਿੱਚ ਤਲਵਾਰ ਪਕੜ ਕੇ ਬੜੇ ਭਾਰੀ ਜਿਹੜੇ ਸਮੂਹ ਤੁਰਕੜੇ ਮੁਸਲੇ ਮਾਰਨਾ ਕੀਤੇ, ਚਾਰ ਜੰਗ ਕਰਕੇ ਗਨ ਦਾਸਨ ਕੇ ਕਾਰ ਸੁਥਾਏ ਸੁਧਾਰੇ, ਬੇਅੰਤੀ ਦਾਸਾਂ ਦੇ ਜਿਹੜੇ ਕੰਮ ਹੈ ਉਹ ਸੁਹਾਰਨਾ ਕੀਤੇ। ਜਗ ਮਹਿ ਕੀਰਤ ਬਹੁ ਵਿਸਤਾਰੇ, ਸੰਸਾਰ ਦੇ ਵਿੱਚ ਬੜੀ ਭਾਰੀ ਕੀਰਤੀ ਨੂੰ ਆਪ ਜੀ ਨੇ ਫੈਲਾਇਆ। ਇਕੱਤ ਇੱਕ ਤਿਰਸਤ ਸੰਮਤ ਦਸ ਮਾਸ, ਇੱਕ ਤੇਤੀ ਇਕੱਤੀ ਸੰਮਤ ਕੀਏ ਸਾਲ ਤੇ ਦਸ ਮਹੀਨੇ ਉੱਪਰ ਹੋਰ। ਖੱਟ ਦਿਨ ਗੁਰਤਾ ਤਿਤ ਸੁਖ ਰਾਸ, ਇਸ ਤਰ੍ਹਾਂ ਸੁਖਾਂ ਦੇ ਰਾਸ ਖਜ਼ਾਨਾ ਰੂਪ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਇਸ ਤਖ਼ਤ ਉੱਪਰ ਕਹਿੰਦੇ ਛੇ ਦਿਨ ਹੋਰ ਇਸਤਤ ਰਹੇ, ਇਕੱਤੀ ਸਾਲ ਦਸ ਮਹੀਨੇ ਛੇ ਦਿਨ ਤੱਕ, ਸੋਲਹ ਸੱਤ ਪਚਾਨਵੇਂ ਸਾਲ। ਇਸ ਤਰ੍ਹਾਂ ਜਦੋਂ ਬਿਕਰਮੀ ਸੰਮਤ 1695 ਹੈ ਸੀ ਚੜ੍ਹਿਆ ਸਾਂ, ਚੇਤ ਪੰਚਮੀ ਸੁਦੀ ਕਿਰਪਾਲ। ਹਾਂ, ਇਸ ਤਰ੍ਹਾਂ ਸੁਦੀ ਚਾਨਣੇ ਪੰਖ ਦੀ ਚੇਤ ਦੇ ਮਹੀਨੇ ਦੀ ਪੰਚਮੀ ਤਤਮੀ ਸਥਿਤ ਸੀ ਕਿਰਪਾਲੂ ਸਤਿਗੁਰੂ ਜੀ ਸੱਚਖੰਡ ਕੋ ਤਬ ਹੈ ਪਧਾਰੇ। ਕਹਿੰਦੇ ਸੱਚਖੰਡ ਨੂੰ ਆਪ ਜੀ ਜੋਤੀ ਜੋਤ ਸਮਾ ਕੇ ਚਲੇ ਗਏ ਸਨ। ਭਾਈ ਮਨੀਸ ਸਿੰਘ ਜੀ ਨੇ 1701 ਲਿਖਿਆ ਆਪਣੀ ਜਨਮ ਸਾਖੀ ਵਿੱਚ, ਪਰ ਸਹੀ ਇਹੀ ਹੈ 1695 ਹੀ ਸਮਝਣਾ ਹੈ। ਸ੍ਰੀ ਹਰਿ ਰਾਇ ਤਖਤ ਬੈਠਾਰੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਤਖਤ ਤੇ ਸ੍ਰੀ ਹਰਿ ਰਾਇ ਸਾਹਿਬ ਜੀ ਨੂੰ ਬਿਠਾਇਆ। ਸ੍ਰੀ ਬਾਬਾ ਗੁਰਦਿੱਤਾ ਰੂਪ। ਸ੍ਰੀ ਹਰਿ ਰਾਇ ਸਾਹਿਬ ਜੀ ਕਿਸ ਦੇ ਪੁੱਤਰ ਸਨ? ਦਸਰੇ ਸਵਾਏ ਮਾਨ ਜੋ ਬਾਬਾ ਗੁਰਦਿੱਤਾ ਜੀ ਸੋਹਣੇ ਰੂਪ ਵਾਲੇ। ਵਿਆਹੀ ਨੇਤੀ ਨਾਮ ਅਨੂਪ। ਕਹਿੰਦੇ ਉਪਮਾ ਤੋਂ ਰਹਿਤ ਨਾਮ ਵਾਲੀ ਜਿਹੜੀ ਆਡਲਾ ਨਾਮ ਹੈ, ਉਹ ਪੂਰਾ ਨਾਮ ਸਹੀ ਨਿਹਾਲ ਕੌਰ ਸੀ, ਇਹਦੇ ਨਾਲ ਸ਼ਾਦੀ ਕੀਤੀ ਸੀ ਸ੍ਰੀ ਗੁਰੂ ਸਾਹਿਬ ਜੀ। ਵੈ ਸੁਤ ਇਨਤੇ ਉਤਪਤ ਹੋਏ। ਨਿਹਾਲ ਕੌਰ ਦੇ ਉਦਰ ਤੋਂ ਦੋ ਜਿਹੜੇ ਸਪੁੱਤਰ ਹੈ ਪੈਦਾ ਹੋਏ ਸਨ, ਸ੍ਰੀ ਹਰਿ ਰਾਇ ਧੀਰ ਮਲ ਦੋਏ। ਇਸ ਤਰ੍ਹਾਂ ਛੋਟੇ ਸ੍ਰੀ ਹਰਿ ਰਾਇ ਸਾਹਿਬ ਜੀ ਵੱਡੇ ਦੂਸਰੇ ਧੀਰ ਮਲ ਸਨ। 1737 ਬਿਕਰਮੀ ਵਿੱਚ ਆਪ ਜੀ ਦਾ ਅਵਤਾਰ ਹੋਇਆ ਸੀ। ਟਿਕਿਓ ਪਿਤਾਮੇ ਤੇ ਗੁਰਪੋਤਾ। ਇਸ ਤਰ੍ਹਾਂ ਆਪਣੇ ਦਾਦੇ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਪੋਤਰੇ ਹਰਿ ਰਾਇ ਸਾਹਿਬ ਜੀ ਗੁਰਤਾ ਗੱਦੀ ਦੇ ਉੱਪਰ ਟਿਕੇ। ਦੀਨ ਦੁਨੀ ਸਭ ਭਾਰ ਖਲੋਤਾ। ਦੀਨ ਪਰਲੋਕ ਦਾ ਤੇ ਆਹ ਦੁਨੀਆਂ ਦਾ ਮਾਤ ਲੋਕ ਦਾ ਜਿਹੜਾ ਥੰਮ ਹੈ ਉਹ ਕਹਿੰਦੇ ਕਹਿੰਦੇ ਥੰਮ ਕੇ ਭਾਰ ਨੂੰ ਖਲੋ ਗਏ ਸਾਵਧਾਨ ਹੋ ਕੇ। ਕੀਰਤਪੁਰ ਮਹਿ ਜਨਮ ਭਇਓ ਹੈ। ਸਤਿਗੁਰੂ ਹਰਿ ਰਾਇ ਸਾਹਿਬ ਜੀ ਦਾ ਕੀਰਤਪੁਰ ਸਾਹਿਬ ਦੇ ਵਿੱਚ 1787 ਬਿਕਰਮੀ ਨੂੰ ਅਵਤਾਰ ਹੋਇਆ ਸੀ। ਸ੍ਰੀ ਹਰਿ ਰਾਇ ਗੁਰੂ ਸੋ ਥੀਓ ਹੈ। ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਸਰਵਾਏ ਮਨ ਹਰਿ ਰਾਇ ਸਾਹਿਬ ਜੀ ਸਤਿਗੁਰੂ ਹੋਏ। ਬਹੁ ਦਾਸਨ ਕੋ ਕਰ ਬਖਸੀਸ। ਬੜੇ ਦਾਸਾਂ ਨੂੰ ਆਪ ਜੀ ਨੇ ਬਖਸ਼ਾ ਕੀਤੀਆਂ। ਤੇ ਰੰਕ ਜੇ ਭਏ ਮਹੀਸ। ਕੰਗਾਲਾਂ ਵਰਗੇ ਸੀ ਕਾਲੇ ਦੇ ਭਤੀਜੇ, ਉਹਨਾਂ ਨੂੰ ਬਖਸ਼ਿਸ਼ ਕਰਕੇ ਆਪ ਜੀ ਨੇ ਰਾਜੇ ਬਣਾ ਦਿੱਤਾ। ਵੀ ਇਹ ਤਾਂ ਨਾਭਾ ਜੀ ਬੜੇ ਬੜੇ ਰਾਜੇ ਮਹਾਰਾਜ ਹੋਣਗੇ ਜਿਹੜੇ ਪੇਟ ਜੇ ਖੜਕਾਉਂਦੇ ਸਨ। ਵਿਆਹੀ ਮਹਿਲਾ ਅਸ਼ਟ ਮਹਾਨੀ। ਇਸ ਤਰ੍ਹਾਂ ਆਪ ਜੀ ਨੇ ਕਹਿੰਦੇ ਜਿਹੜੀਆਂ 8 ਮਹਿਲ ਹੈ ਅੱਛੀ ਇਸਤਰੀਆਂ, ਉਹਨਾਂ ਦੇ ਨਾਲ ਸ਼ਾਦੀ ਕੀਤੀ। ਗੜ ਗੰਗਾ ਦੇ ਪਾਲ ਸ਼ਹਿਰ ਜਿਹੜਾ ਅਨੂਪਗੜ੍ਹ ਹੈ, ਇੱਥੋਂ ਦਾ ਰਾਜਾ ਰਾਮ ਆਪਣੇ ਪਰਿਵਾਰ ਸਹਿਤ ਸਤਿਗੁਰੂ ਹਰਿ ਰਾਇ ਸਾਹਿਬ ਜੀ ਦੇ ਦਰਸ਼ਨ ਦਾਰ ਕਰਨ ਵਾਸਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਆਇਆ ਸੀ। ਉਸ ਵੇਲੇ ਇੱਕ ਲੜਕੀ ਦੀ ਸ਼ਾਦੀ ਕਰਨ ਵਾਸਤੇ ਇੱਛਾ ਜ਼ਾਹਰ ਕੀਤੀ। ਸਤਿਗੁਰੂ ਹਰਿ ਰਾਇ ਸਾਹਿਬ ਜੀ ਦਾ ਸੋਹਣਾ ਸਰੂਪ ਦੇਖ ਕੇ ਬਾਕੀ ਅਜਿਹੀਆਂ ਨਾਲ ਦੀਆਂ ਭੈਣਾਂ ਸਨ, ਉਹਨਾਂ ਵੀ ਇੱਛਾ ਜ਼ਾਹਰ ਕੀਤੀ ਵੀ ਅਸੀਂ ਵੀ ਇਹਨਾਂ ਨਾਲ ਹੀ ਸ਼ਾਦੀ ਕਰਾਉਣੀ ਹੈ। ਇਸ ਕਰਕੇ ਉਹ 8 ਜਿਹੜੀਆਂ ਲੜਕੀਆਂ ਸੀ ਉਹਨਾਂ ਦੀ ਸ਼ਾਦੀ ਹੋਈ ਸੀ, ਜਿਹਨਾਂ ਵਿੱਚੋਂ 2 ਦੀ ਸੰਤਾਨ ਹੋਈ ਸੀ ਅਤੇ ਬਾਕੀ ਜਿਹੜੀਆਂ 6 ਦੀਆਂ ਜਿਹੜੀਆਂ ਉਹ ਅੰਤਰਮੁਖ ਬਿਰਤੀ ਕਰਕੇ ਸਮਾਧੀ ਵਿੱਚ ਹੀ ਸਥਿਤ ਰਹਿੰਦੀਆਂ ਸਨ। ਉਹਨਾਂ ਨੂੰ ਕੋਈ ਇਸ ਤਰ੍ਹਾਂ ਸੰਸਾਰ ਦਾ ਸਾਡੇ ਘਰ ਦੇ ਸੰਤਾਨ ਹੋਏ ਕੋਈ ਪੁੱਤਰ ਹੋਵੇ ਐਸਾ ਖਿਆਲ ਹੀ ਨਹੀਂ ਹੋਇਆ ਸੀ। ਨਿਯਮ ਗ੍ਰਿਸ਼ੀ ਨੂੰ ਇਹ ਜਦੋਂ ਸ਼ਾਦੀ ਹੋ ਜਾਂਦੀ ਹੈ ਦਰਬਾਰ ਬਾਰ ਆਉਂਦਾ ਵੀ ਆਹ ਹੋਵੇ ਉਹ ਹੋਵੇ, ਪਰ ਇਹਨਾਂ ਅੰਤਰਮੁਖ ਹੋ ਕੇ ਵਾਹਿਗੁਰੂ ਦੇ ਦਰਸ਼ਨ ਦਾਰ ਦੇ ਆਨੰਦ ਮਾਣਦੀਆਂ ਰਹਿਣੀਆਂ ਮਸਤ ਰਹੀਆਂ ਹਨ। ਉਹ ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਵੀ ਇਹ ਸਾਰਾ ਪ੍ਰਸੰਗ ਜਿਵੇਂ ਉਹਨੂੰ ਗੜ ਗੰਗਾ ਦਾ ਇਹ ਰਾਜਾ ਚੱਲ ਕੇ ਆਇਆ, ਗੜ ਗੰਗਾ ਦਾ ਰਾਜਾ ਉਹਦੇ ਵਿੱਚ ਖੋਲ ਖੋਲ ਕੇ ਪ੍ਰਸੰਗ ਲਿਖਿਆ। ਇੱਥੇ ਥੋੜ੍ਹਾ ਜਿਹਾ ਇਸ਼ਾਰਾ ਕਵੀ ਨੇ ਸੂਤਰ ਰੂਪ ਵਿੱਚ ਦਿੱਤਾ ਹੈ ਕਈ ਕਹਿੰਦੇ ਵੀ ਇਹ 8 ਜਿਹੜੀਆਂ ਲੜਕੀਆਂ ਸੀ, ਜੇ ਵੱਡੀ ਦੀ ਉਮਰ ਤੁਸੀਂ 15-16 ਸਾਲ ਦੀ ਮੰਨੋਗੇ, ਥੋੜ੍ਹੇ ਥੋੜ੍ਹੇ ਸਾਲ 2-2 ਸਾਲ ਦਾ ਫਰਕ ਪਾਓਗੇ, ਕਹਿੰਦੇ ਸਭ ਤੋਂ ਜਿਹੜੀ ਛੋਟੀ ਲੜਕੀ ਉਹਦੀ ਉਮਰ ਤਾਂ ਫਿਰ 2 ਸਾਲ ਦੀ ਬਣੂਗੀ, ਫਿਰ 2 ਸਾਲ ਦੀ ਲੜਕੀ ਕਿਵੇਂ ਭਲਾ ਕਹਿ ਸਕਦੀ ਹੈ ਮੈਂ ਇਹਨਾਂ ਨੂੰ ਵਿਆਹ ਕਰਾ ਸਕਦਾ ਹਾਂ। ਇਹ ਵੀ ਪਤਾ ਨਹੀਂ ਹੈ ਵੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਉਹਨਾਂ ਦੀਆਂ ਸ਼ਾਦੀਆਂ ਜ਼ਿਆਦਾ ਹੁੰਦੀਆਂ ਹਨ, ਇਸ ਤਰ੍ਹਾਂ ਕੋਈ ਕਿਸੇ ਰਾਣੀ ਤੋਂ ਹੋਈ ਹੈ, ਕੋਈ ਕਿਸੇ ਤੋਂ ਹੋਈ ਹੋਈ ਹੈ, ਜੇ ਤਾਂ ਇੱਕ ਤੋਂ ਹੋਈ ਹੋਵੇ ਨਾ ਫਿਰ ਤਾਂ ਇਹ ਤਰਕ ਹੋ ਸਕਦੀ ਹੈ। ਇਸ ਕਰਕੇ ਸਾਰੇ ਦੇ ਨਾਲ ਹੀ ਇੱਛਾ ਜ਼ਾਹਰ ਕੀਤੀ ਵੀ ਸਾਡੀ ਸ਼ਾਦੀ ਹੋਵੇ, ਹਾਂ ਕੋਈ ਤਰਕ ਕਰਨ ਦੀ ਲੋੜ ਹੈ ਨਹੀਂ, ਨਾ ਬਣਦੀ ਹੀ ਹੈ। ਕਿਸਨੂੰ ਕੋਇਰ ਕੋਟ ਕਲਿਆਣੀ, ਹਾਂ ਨਾ ਪਤਨੀਆਂ ਦੇ ਨਾਮ ਲਿਖਦੇ ਨੇ ਕਿਸ਼ਨ ਕੌਰ ਜੀ, ਜਿਨ੍ਹਾਂ ਦੇ ਉਧਰ ਤੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ, ਅਤੇ ਦੂਸਰੀ ਸੀ ਕੋਟ ਕਲਿਆਣੀ ਜੀ। ਤੋਖੀ ਅਪਰ ਅਨੋਖੀ ਕੀ, ਹਾਂ ਤੀਜੀ ਤੋਖੀ ਜੀ ਸੀ, ਚੌਥੀ ਅਨੋਖੀ ਸੀ ਬੜੀ ਚੰਗੀ। ਰਾਮ ਕੋਇਰ ਅਰ ਨਾਮ ਲੜੀਕੀ, ਇਸੇ ਤਰ੍ਹਾਂ ਪੰਜਵੀਂ ਸੀ ਰਾਮ ਕੋਇਰ ਜੀ, ਅਜੀ ਤੋਂ ਰਾਮ ਰਾਏ ਹੋਇਆ ਸੀ, ਅੱਗੇ ਸੀ ਛੇਵੀਂ ਲੜੀਕੀ ਜੀ ਦਾ ਨਾਮ ਅਸਲੀ ਲਾਡੋ ਕੀ ਹੈ ਸੀ। ਸਪਤਮ ਹੈ ਸੀ ਪ੍ਰੇਮ ਕੁਮਾਰੀ, ਸਤਵੀਂ ਦਾ ਨਾਮ ਸੁਭਾਏ ਮਾਨ ਪ੍ਰੇਮ ਕੁਮਾਰੀ ਹੈ ਸੀ। ਅਸ਼ਟਮ ਚੰਦ ਕੋਇਰ ਸੁਖਕਾਰੀ, ਇਸ ਤਰ੍ਹਾਂ ਅੱਠਵੀਂ ਪਤਨੀ ਸੀ ਸੁਖ ਬਖਸ਼ਣ ਵਾਲੀ ਚੰਦ ਕੋਇਰ। ਦੁਆ ਸੁਤ ਸ੍ਰੀ ਹਰ ਰਾਏ ਉਪਾਏ, ਇਸ ਤਰ੍ਹਾਂ ਇਹਨਾਂ ਇਸਤਰੀਆਂ ਰਾਹੀਂ ਸਤਿਗੁਰੂ ਰਾਏ ਸਾਹਿਬ ਜੀ ਨੇ 2 ਪੁੱਤਰ ਪੈਦਾ ਕੀਤੇ, ਰਾਮ ਰਾਏ ਹਰ ਕ੍ਰਿਸ਼ਨ ਵੱਡੇ ਰਾਮ ਰਾਏ ਜੀ, ਛੋਟੇ ਹਰ ਰਾਏ ਸਾਹਿਬ ਜੀ, ਹਰਕ੍ਰਿਸ਼ਨ ਸਾਹਿਬ ਜੀ ਸੋ ਵਨੀਕ, ਜਿਨ੍ਹਾਂ ਦਾ ਅਵਤਾਰ ਇਸ ਤਰ੍ਹਾਂ ਉਹ 1713 ਵਿਕਰਮੀ ਸੰਮਤ ਵਿੱਚ ਕੀਰਤਪੁਰ ਸਾਹਿਬ ਵਿਖੇ ਹੋਇਆ ਸਮਝਣਾ। ਜਗ ਜਨਮੇ ਕੀਰਤਪੁਰ ਮਾਹੀ, ਜਦੋਂ ਦੋਵੇਂ ਕਹਿੰਦੇ ਇਹ ਰਾਮ ਰਾਏ ਜੀ ਅਤੇ ਹਰਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਵਿੱਚ ਹੀ ਇਹ ਪੈਦਾ ਹੋਏ ਸਨ। ਬ੍ਰਿਜੇ ਸਰੀਰ ਸੁਖਦ ਥਲ ਤਾਹੀ, ਉੱਥੇ ਕਹਿੰਦੇ ਕੀਰਤਪੁਰ ਸਾਹਿਬ ਵਾਲੇ ਥਾਂ ਤੇ ਸੁਖ ਦੇਣ ਵਾਲੇ ਸਰੀਰ ਇਹਨਾਂ ਦੇ ਬੜੇ ਫੁੱਲੇ ਸਨ। ਸੰਮਤ ਹੈ ਬਿੰਸਤ ਖੱਟ ਮਾਸ, ਸਤਿਗੁਰੂ ਹਰਾਏ ਸਾਹਿਬ ਮਹਾਰਾਜ ਜੀ ਨੇ 23 ਸਾਲ ਤੇ 6 ਮਹੀਨੇ, ਦਿਵਸ ਚਤੁਰ 10 ਲੈ ਸੁਖ ਰਾਸ, 4 ਤੇ 10 ਇਸ ਤਰ੍ਹਾਂ 14 ਦਿਨ ਤੱਕ ਸੁਖਾਂ ਦੇ ਖਜ਼ਾਨਾ ਰੂਪ ਸਤ ਨੇ ਗੁਰਤਾਗ ਜੀ ਦਾ ਤਖਤ ਲਿਆ। ਗੁਰਤਾ ਗਾਦੀ ਪਰ ਰਹੇ, ਗੁਰਤਾ ਗਦੀ ਲੈ ਕੇ ਉਹਦੇ ਉੱਪਰ ਇਸ ਤਰ੍ਹਾਂ 23 ਸਾਲ 6 ਮਹੀਨੇ 14 ਦਿਨ ਤੱਕ ਇਸ ਤਤ ਰਹੇ। ਸ੍ਰੀ ਹਰ ਰਾਏ ਦਾਸ ਦੁੱਖ ਦਹੇ, ਇਸ ਤਰ੍ਹਾਂ ਸੁਭਾਏ ਮਾਨ ਸਤਿਗੁਰੂ ਹਰ ਰਾਏ ਸਾਹਿਬ ਜੀ ਨੇ ਦਾਸਾਂ ਦੇ ਦੁੱਖ ਦਗਦ ਕੀਤੇ। ਸੰਮਤ 17 ਹੈ 7 ਅਸ਼ਟਾਦਸ, ਇਸੇ ਤਰ੍ਹਾਂ ਜਿਹੜਾ ਵਿਕਰਮੀ ਸੰਮਤ ਹੈ 1718 ਘਾਤਕ ਵਦ ਨਵਨੀ ਮਹਿ ਸੁਖ ਬਸ, ਕੱਤੇ ਦੇ ਮਹੀਨੇ ਦੀ ਹਨੇਰ ਦੀ 9ਵੀਂ ਤਿਥ ਆਪ ਸੁਖਾਂ ਵਿੱਚ ਵਸੇ ਭਾਵ ਸੱਚਖੰਡ ਨੂੰ ਗਏ। ਸ੍ਰੀ ਹਰ ਕ੍ਰਿਸ਼ਨ ਤਖਤ ਗੁਰ ਆਈ, ਇਸੇ ਤਰ੍ਹਾਂ ਸਵਾਏ ਮਾਨ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਗੱਦੀ ਦਾ ਤਖਤ ਦਿੱਤਾ। ਬੈਠੇ ਸਿਸ ਅਤ ਬੈਸ ਸੁਹਾਈ, ਇਹਨਾਂ ਦੀ ਬਾਲਕ ਅਵਸਥਾ ਹੈ ਸੀ ਬੜੀ ਗੁਰਤਾ ਗੱਦੀ ਦੇ ਤਖਤ ਉੱਪਰ ਬੈਠ ਕੇ ਸੋਭਨੀਕ ਹੋ ਰਹੇ ਸਨ। ਦਿੱਲੀ ਮਹਿ ਗਮ ਨੇ ਕਿਸ ਹੇਤ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਦੇ ਵਿੱਚ ਕਿਸੇ ਕਾਰਨ ਕਰਕੇ ਚਲੇ ਗਏ ਉਹ ਨਹੀਂ ਦੱਸਿਆ, ਸੂਤਰ ਰੂਪ ਵਿੱਚ ਕਹਿ ਰਹੇ ਹੋ ਰਾਮ ਰਾਏ ਨੇ ਈਰਖਾ ਕੀਤੀ ਸੀ ਔਰੰਗਜ਼ੇਬ ਕੋਲ ਵਾਰ ਵਾਰ ਕਹਿ ਰਿਹਾ ਸੀ, ਮੇਰੇ ਛੋਟੇ ਭਰਾ ਨੂੰ ਵੀ ਸਦੋ, ਔਰ ਮੇਰੇ ਸਾਰਾ ਤਖ਼ਤ ਦੇ ਮਾਲਕ ਹੈ। ਇਸ ਤਰ੍ਹਾਂ ਕਹਿੰਦੇ ਕਿਸੇ ਕਾਰਨ ਕਰਕੇ ਚਲੇ ਸਹਿਗੀ। ਉਹ ਜੈ ਸਿੰਘ ਦੀ ਬੇਨਤੀ ਨੂੰ ਮੰਨਦੇ ਹੋਏ ਤਹਿ ਤਨ ਤਿਆਗਿਓ ਕਿਰਪਾ ਨਿਕੇਤ। ਉੱਥੇ ਦਿੱਲੀ ਵਿੱਚ ਹੀ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਉਹ 1700 ਵਿਕਰਮੀ ਸੰਗਤ ਨੂੰ ਇਹ ਸਰੀਰ ਤਿਆਗ ਦਿੱਤਾ ਸੀ। ਯੁਗ ਸੰਮਤ ਅਰ ਪੰਚ ਮਹੀਨੇ, ਇਸ ਤਰ੍ਹਾਂ 1721 ਵਿਕਰਮੀ ਸੰਮਤ ਨੂੰ ਆਪ ਜੀ ਨੇ ਸਰੀਰ ਤਿਆਗਿਆ ਸੀ। 2 ਸਾਲ ਤੇ 5 ਮਹੀਨੇ, ਯੁਗ ਸੰਮਤ ਅਰ ਪੰਚ ਮਹੀਨੇ, 2 ਸਾਲ ਤੇ 5 ਮਹੀਨੇ ਹੋਰ ਕੀ ਹੈ। ਦਿਨ 19 ਗੁਰਤਾ ਪਦ ਕੀਨੇ, 19 ਦਿਨ ਹੋਰ ਕਹਿੰਦੇ ਗੁਰਤਾ ਗੱਦੀ ਉੱਪਰ ਬੈਠ ਕੇ ਇਸ ਤਰ੍ਹਾਂ ਗੁਰਿਆਈ ਕੀਤੀ। ਦੋਹਰਾ ਸੰਮਤ 17 ਸਾਹਿਬ ਤੇ, ਜਦੋਂ ਕਹਿੰਦੇ 1700 ਵਿਕਰਮੀ ਸੰਮਤ ਬੀਤਿਆ, ਕਹਿੰਦੇ 20 ਸਾਲ ਹੋਰ ਲੰਘੇ, ਚੇਤ ਸੁਦੀ 14 ਦਿਵਸ, ਚੇਤ ਦੇ ਮਹੀਨੇ ਦੀ ਸੁਦੀ ਚਾਨੇ ਪੱਖ ਵੀ 14ਵੀਂ ਥਿਤ, ਸ੍ਰੀ ਗੁਰ ਜਲਦ ਵਿਵੇਕ ਸਵਾਏ ਮਾਨ ਗੁਰੂ ਮਹਾਰਾਜ ਗਿਆਨ ਦੇ ਜਿਹੜੇ ਸਮੁੰਦਰ ਹਨ, ਚੌਪਈ ਇੱਕ ਜਾਮ ਖੱਟ ਘਟੀ ਬਿਤਾਏ। ਇਸ ਵੇਲੇ ਕਹਿੰਦੇ ਇੱਕ ਪਹਿਰ ਪਹਿਰ ਤੇ 6 ਘੜੀਆਂ ਰਾਤ ਦੀਆਂ ਵਿਖੇ ਸੀ ਸਮਾਏ। ਇਸ ਤਰ੍ਹਾਂ ਇੱਕ ਪਹਿਰ ਤੇ 6 ਘੜੀਆਂ ਜਦੋਂ ਰਾਤ ਦੀਆਂ ਬੀਤੀਆਂ ਸੀ, ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ। ਬਾਬਾ ਕਹਿਓ ਬਕਾਲੇ ਮਾਹੇ, ਸੰਗਤਾਂ ਦੇ ਪੁੱਛਣ ਤੋਂ ਕਿ ਮਹਾਰਾਜ ਆਪ ਜੀ ਨੇ ਕਿਹੜਾ ਜਾਨਸ਼ੀਨ ਕੀਤਾ, ਕਿਹੜਾ ਗੁਰਤਾ ਗੱਦੀ ਉੱਪਰ ਟਿਕਾਇਆ ਹੈ। ਆਪ ਜੀ ਨੇ ਉਸ ਵੇਲੇ 5 ਪੈਸੇ ਤਾਂ ਨਾਲ ਲਈਏ ਸੋਨੇ ਦੇ ਥਾਲ ਦੇ ਵਿੱਚ ਰੱਖ ਕੇ ਇਸ ਤਰ੍ਹਾਂ ਖੜਿਆ ਹੋ ਕੇ ਕਿਹਾ ਸੀ, ਬਾਬਾ ਅਸੀਂ ਬੀਚ ਬਕਾਲੇ ਆਪਣੀ ਸੰਗਤ ਆਪ ਸੰਭਾਲੇ। ਅਤੇ ਉਹ ਸੰਖੇਪ ਰੂਪ ਵਿੱਚ ਹੀ ਹੈ ਵੀ ਬਾਬਾ ਆਪ ਜੀ ਨੇ ਕਹਿ ਦਿੱਤਾ ਵੀ ਬਾਬੇ ਗੁਰੂ ਹੈ ਜਿਹੜੇ ਉਹ ਬਕਾਲੇ ਵਿੱਚ ਰਹਿ ਰਹੇ ਹੈ। ਸਤਿਗੁਰ ਤੇਗ ਬਹਾਦਰ ਉਹਨਾਂ ਦਾ ਨਾਮ ਸਤਿਗੁਰੂ ਤੇਗ ਬਹਾਦਰ ਸਾਹਿਬ ਸੀ। ਆਪ ਬਾਬੇ ਹੀ ਲੱਗਦੇ ਸਨ। ਜੋ ਬਕਾਲੇ ਵਿੱਚ ਹੀ ਆਪ ਰੇ 26 ਸਾਲ ਬੈਠੇ ਰਹੇ ਸਨ। ਅਰਪਤ ਭਾਏ ਤਨਹਿ ਗੁਰੂ ਨਾਨਕ ਗੁਰਿਆਈ, ਬੈਠਿਆ ਹੋਏ ਕਹਿੰਦੇ ਜਿਹੜੀ ਗੁਰਿਆਈ ਗੱਦੀ ਆਪ ਜੀ ਨੇ ਦੇ ਦਿੱਤੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਵਿੱਚ 6ਵੇਂ ਥਾਂ ਜੋ ਸ੍ਰੀ ਗੁਰਦਿੱਤਾ ਜੀ ਹੋਏ ਹੈ, ਉਹ ਫਿਰ ਗੁਰਤਾ ਗੱਦੀ ਦੇ ਚਿੰਨ੍ਹ ਲੈ ਕੇ ਇੱਥੇ ਬਕਾਲੇ ਆਏ ਸਨ। ਆਪ ਜੀ ਨੇ ਖੜਿਆ ਹੋ ਕੇ ਸਤਿਕਾਰ ਨਾਲ ਝੋਲੀ ਵਿੱਚ ਪਾ ਲਏ ਸਨ ਤੇ ਚੁੱਪ ਹੀ ਹੋ ਗਏ। ਸ੍ਰੀ ਗੁਰਦਿੱਤਾ ਜੀ ਨੇ ਵੀ ਜਾਣਿਆ ਹੈ ਵੀ ਇਹ ਨਹੀਂ ਜਣਾਉਣਾ ਚਾਹੁੰਦੇ, ਜਿਸ ਕਰਕੇ ਇਹ ਵੀ ਫਿਰ ਚੁੱਪ ਚਾਪ ਹੀ ਰਹੇ, ਕਿਸੇ ਕੋਈ ਗੱਲ ਨਹੀਂ ਕਹੀ। ਇਹ ਤਾਂ ਮੱਖਣ ਸ਼ਾਹ ਨੇ ਆ ਕੇ ਫਿਰ ਜ਼ਬਰਦਸਤੀ ਸਤਿਗੁਰੂ ਨੂੰ ਪ੍ਰਗਟ ਕੀਤਾ ਸੀ। ਤਖ਼ਤ ਬਿਰਾਜੇ ਸਿੱਖ ਸਮਾਈ, ਸਿੱਖ ਇਸ ਤਰ੍ਹਾਂ ਕਹਿੰਦੇ ਸਿੱਖਾਂ ਨੂੰ ਸੁੱਖ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਦੇ ਤਖ਼ਤ ਉੱਪਰ ਬਿਰਾਜਮਾਨ ਹੋਏ। ਸ੍ਰੀ ਗੁਰੂ ਹਰਗੋਬਿੰਦ ਕੇ ਨੰਦ, ਸਤਿਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਸੋਢੀ ਬੰਸ ਗਗਨ ਕੇ ਚੰਦ, ਸੋਢੀਆਂ ਦੀ ਬੰਸ ਹੈ ਆਕਾਸ਼ ਵਾਂਗ ਹੈ, ਉਹਨਾਂ ਦੇ ਪ੍ਰਕਾਸ਼ਨ ਵਾਲੇ ਚੰਦਰਮਾ ਰੂਪ ਸਨ। ਮਾਤ ਨਾਨਕੀ ਜਿਨਕੀ ਜਾਨ, ਇਹਨਾਂ ਦੀ ਕਹਿੰਦੇ ਜਿਹੜੀ ਮਾਤਾ ਹੈ ਉਹ ਨਾਨਕੀ ਜੀ ਕਰਕੇ ਜਾਣ ਲਈ ਹੈ। ਜਨਮ ਸੁਦਾਸਰ ਪੁਰ ਕੇ ਥਾਨ, ਇਸ ਦਾ ਜੋ ਅਵਤਾਰ ਹੈ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਥਾਂ ਗੁਰੂ ਕੇ ਮਹਿਲ ਜਿੱਥੇ ਹਨ, ਇੱਥੇ ਹੋਇਆ ਸੀ 1778 ਵਿਕਰਮੀ ਸੰਮਤ। ਇਸ ਤਰ੍ਹਾਂ 5ਵੀਂ ਵਿਸਾਖ ਵਧੀ ਥਿਤ ਹੈ ਸੀ 5ਵੀਂ ਵਿਸਾਖ ਦੇ ਮਹੀਨੇ ਦੀ। ਸ੍ਰੀ ਗੁਜਰੀ ਮਹਿਲਾ ਸੁਭ ਵਿਆਹੀ। ਹਾਂ, ਚੰਗੇ ਸੁਭ ਵਿਆਹ ਸੁਭਾਅ ਵਾਲੀ ਜਿਹੜੀ ਗੁਜਰੀ, ਇਹ ਆਪ ਜੀ ਨੇ ਆਪਣੀ ਘਰਵਾਲੀ ਪਤਨੀ ਵਿਆਹੀ, ਸ਼ਾਦੀ ਕਰਾਈ ਇਹਨਾਂ ਨਾਲ। ਤਪ ਕੋ ਤੇਜ ਪੁੰਜ ਜਿਨ ਮਾਹੀ। ਹਾਂ, ਜਿਨ੍ਹਾਂ ਦੇ ਹਿਰਦੇ ਅੰਦਰ ਬੜਾ ਭਾਰੀ ਤਪ ਦਾ ਤੇਜ ਪ੍ਰਤਾਪ ਸੀ। ਤਾਤ ਮਾਤਮੁਰ ਅਰਖ ਅਰਾਧਾ ਬਹੁ ਯੋਗ ਸਾਧਨਾ ਸਾਧਾ, ਗੁਰੂ ਕਲਗੀਧਰ ਜੀ ਨੇ ਵੀ ਇਸ਼ਾਰਾ ਦਿੱਤਾ ਹੈ। ਤਿਨਕੇ ਪੁੱਤਰ ਭਾਏ ਵੱਡ ਸੂਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦੇ ਵਿੱਚ ਬੜੇ ਭਾਰੀ ਸੂਰਬੀਰ ਬਹਾਦਰ ਪੁੱਤਰ ਹੋਏ। ਦੇਗ ਤੇਗ ਦਹਮਨ ਕੇ ਪੂਰੇ। ਦੇਗ ਦੇ ਲੰਗਰ ਦੇ ਤੇ ਤੇਗ ਤਲਵਾਰ ਦੇ ਵਿੱਚ ਕਹਿੰਦੇ ਐ ਦੋਵੇਂ ਪੂਰੇ ਸੀ। ਦੋਹਾਂ ਵਿੱਚ ਲੰਗਰ ਵੀ ਖੁੱਲ੍ਹੇ ਚਲਾਏ, ਨੰਦਰਪੁਰ ਵਿੱਚ ਬੜੀ ਦੇਖ ਤੇਗ ਜਗ ਮੈਂ ਦੋ ਚਲਾਏ। ਮੰਕੇ ਲਿਆ ਸੀ ਆਪ ਜੀ ਨੇ ਬਰ ਰੂਪ ਬਚਨ, ਉਹ ਦੋਹਾਂ ਵਿੱਚ ਪੂਰੇ ਹੋਏ। ਲੰਗਰ ਵੀ ਖੁੱਲ੍ਹੇ ਚਲਾਏ ਕਹਿ ਕਹਿ ਕੇ, ਤੇ ਤੇਗ ਵੀ ਕਹਿ ਕਹਿ ਕੇ ਖੁੱਲ੍ਹੀ ਚਲਵਾਈ। ਬਾਈ ਧਾਰ ਦੇ ਰਾਜੇ ਕਿੰਨੇ ਵਾਰੀ ਚੜ ਚੜ ਕੇ ਆਏ, ਤੇਗਾਂ ਨਾਲ ਚਲਾ ਚਲਾ ਕੇ ਸਮਾਪਤ ਕੀਤੇ, ਮੂੰਹ ਭੰਨੇ ਛਿੱਥੇ ਕੀਤੇ। ਦੇਗ ਤੇ ਤੇਗ ਦੇ ਵਿੱਚ ਆਪ ਪੂਰੇ ਸਨ। ਜਿਨ ਘਰ ਕਲਗੀ ਸਤਰ ਵਿਦਾਰੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੀਸ ਤੇ ਕਲਗੀ ਧਾਰਨ ਕਰਕੇ ਗੁਰੂ ਨਾਨਕ ਦੇ ਘਰ ਦੇ ਜਿੰਨੇ ਦੁਸ਼ਮਣ ਸੀ ਸਾਰੇ ਮਾਰ ਨਾਸ਼ ਕੀਤੇ। ਤੁਰਕ ਪਹਾੜੀ ਅਰੇ ਸੋ ਮਾਰੇ। ਜਿਹੜੇ ਮੁਸਲੇ ਤੇ ਪਹਾੜੀਏ ਅੜ ਗਏ, ਆ ਕੇ ਉਹਨਾਂ ਨੂੰ ਮਾਰ ਸੁੱਟਿਆ। ਇਮ ਸ੍ਰੀ ਤੇਗ ਬਹਾਦਰ ਭਏ। ਇਸ ਤਰ੍ਹਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਪਿਤਾ ਸ੍ਰੀ ਤੇਗ ਬਹਾਦਰ ਸਾਹਿਬ ਜੀ ਹੋਏ ਦੁਨੀਆਂ ਵਿੱਚ। ਦਾਸ ਅਨੇਕ ਉਧਾਰਨ ਕਹੇ। ਅਨੇਕਾਂ ਦਾਸਾਂ ਦਾ ਉਧਾਰ ਕੀਤਾ। ਸੰਮਤ ਦਾਸ ਅਰ ਸਪਤ ਮਹੀਨਾ। ਸੰਮਤ ਦਾਸ ਦਸ ਸਾਲ ਤੇ ਸੱਤ ਮਹੀਨੇ। ਇੱਕ ਦਿਨ 21 ਗੁਰਤਾ ਪਦ ਕੀ ਦੇਣਾ ਹੈ ਜਿਹੜਾ ਗੁਰਤਾ ਗਦੀ ਦਾ ਤਖ਼ਤ ਆਪ ਜੀ ਨੇ ਲਿਆ। ਤਨ ਤਿਆਗਨ ਕੋ ਸਮੂਹ ਪਾਏ। ਸਵੇਰੇ ਆਪ ਜੀ ਨੇ ਵੀ ਸੀਰ ਤਿਆਗਣ ਦਾ ਸਮਾਂ ਆ ਗਿਆ ਹੈ ਉਹ ਪਾ ਕੇ ਜਾਣ ਕੇ। ਦੁਰਕੇਸ਼ਵਰ ਸਿਰ ਚੜਾਏ। ਜਿਹੜਾ ਉਹ ਮੁਸਲਮਾਨਾਂ ਦਾ ਮਾਲਕ ਔਰੰਗਜ਼ੇਬ ਹੈ, ਉਹਦੇ ਸਿਰ ਤੇ ਦੋਸ਼ ਚੜਾ ਕੇ, ਪਾਪ ਚੜਾ ਕੇ 1700 ਬਿਕਰਮੀ ਸੰਮਤ ਨੂੰ ਹਿੰਦਵਾਨੇ ਕੀ ਰਾਖਣ ਕਾਨ। ਜਿਹੜੇ ਹਿੰਦੂ ਲੋਕ ਹੈ ਜਿਹਨਾਂ ਦੇ ਜੰਦੂ ਤਿਲਕ ਜੇ ਖਤਮ ਕੀਤੇ ਜਾ ਰਹੇ, ਜ਼ਬਰਦਸਤੀ ਮੁਸਲਮਾਨ ਬਣਾਇਆ ਤੇ ਕਲਮੇ ਪੜਾ ਰਹੇ, ਉਹਨਾਂ ਦੀ ਲੱਜਿਆ ਰੱਖਣ ਵਾਸਤੇ ਦਿਓਸੀਸ ਜਨ ਕਰਕੇ ਦਾਨ। ਆਪਣਾ ਜਿਹੜਾ ਜੀ ਸੀਸ ਹੈ ਜਾਣੀ ਦਾਨ ਹੀ ਕਰ ਦਿੱਤਾ, ਇਹਨਾਂ ਦੇ ਲੇਖੇ ਲਾ ਦਿੱਤਾ। ਸੰਮਤ 17 ਸਹਿਸ 32। ਜਿਹੜਾ ਬਿਕਰਮੀ ਸੰਮਤ ਹੈ 1732। ਮੰਗਸਰ ਸੁਤੀ ਪੰਚਮੀ ਥੀਸ। ਮੰਗਸਰ ਕੇ ਮੱਘਰ ਦਾ ਮਹੀਨਾ ਦੀ ਜਿਹੜੀ ਪੰਜਵੀਂ ਚਾਨੇ ਪੱਖ ਦੀ ਥਿਤ ਹੈ ਸੀ ਪੰਚਮੀ। ਸੁਰਪੁਰ ਦਿਵਸ ਜਾਮ ਯੁਗ ਆਵਾ। ਵੀਰਵਾਰ ਦਾ ਦਿਨ ਸੀ ਜਦੋਂ ਦੁਪਹਿਰ ਉਹ ਚੜੇ ਆਇਆ। ਉੱਪਰ ਘਟਕਾ ਇੱਕ ਬਿਤਾਵਾ। ਦੁਪਹਿਰ ਤੋਂ ਉੱਪਰ ਜਿਹੜੀ ਇੱਕ ਘੜੀ ਹੈ, ਹੋਰ 24 ਮਿੰਟ ਬੀਤੇ ਸਨ। ਸਤਿਗੁਰ ਤੇਗ ਬਹਾਦਰ ਰਾਏ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਰੂਪ ਹਨ। ਦਿੱਲੀਪੁਰ ਮਹਿ ਮਿਸ ਦਿਖਰਾਏ। ਦਿੱਲੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਚਰਜਾ ਕੌਤਕ ਦਿਖਾ ਕੇ। ਤਨ ਕੋ ਤਿਆਗ ਬਿਕੁੰਠ ਸਿਧਾਰੇ। ਆਪਣਾ ਪੰਜ ਭੌਤਿਕ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਗਏ। ਦੇਵਨ ਜੈ ਜੈ ਸ਼ਬਦ ਉਚਾਰੇ। ਜਿੰਨੇ ਦੇਵਤੇ ਸਨ ਇੰਦਰ ਲੋਕ ਦੇ ਬ੍ਰਹਮ ਲੋਕ ਦੇ, ਸਾਰਿਆਂ ਨੇ ਜੈ ਜੈ ਜੈ ਦਾ ਸ਼ਬਦ ਉਚਾਰਨ ਕੀਤਾ। ਇੱਥੇ ਜਿਹੜੇ ਕੋਈ ਮਾਤ ਲੋਕ ਦੇ ਹਿੰਦੂ ਸਨ, ਸਿੱਖ ਸਨ, ਸਿਆਣੇ ਮੁਸਲਮਾਨ ਸੀ, ਉਹਨਾਂ ਸਾਰਿਆਂ ਨੇ ਕਹਿੰਦੇ ਹਾਏ ਹਾਏ ਦੀ ਆਵਾਜ਼ ਕਹੀ, ਬਹੁਤ ਮਾੜਾ ਹੋਇਆ। ਉਹ ਠੀਕਰ ਪੌਲ ਦਰੀਸ ਪਲ ਪ੍ਰਪਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨ ਹੂਆਨ, ਤੇਗ ਬਹਾਦਰ ਕੇ ਚਲਤ ਪਿਓ ਜਗ ਸੋਕ ਹੈ ਹੈ ਹੈ ਸਭ ਜਗ ਪਿਓ, ਜੈ ਜੈ ਸੁਰ ਜੈ ਸੁਰ ਲੋਕ। ਇਸ ਤਰ੍ਹਾਂ ਆਪ ਜੀ ਨੇ ਬਚਨ ਕਹੇ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੰਧ ਧੁੰਦ ਜਗ ਖਰਬਰ ਪਰਿਓ, ਜਿਸ ਵੇਲੇ ਕਹਿੰਦੇ ਆਪ ਜੀ ਨੇ ਸ਼ਹਾਦਤ ਦਿੱਤੀ, ਕਹਿੰਦੇ ਅੰਧ ਧੁੰਦ ਹੋ ਗਿਆ ਸੰਸਾਰ ਵਿੱਚ, ਮਿੱਟੀ ਘੱਟਾ ਉੱਠ ਪਿਆ, ਚੱਕੜ ਹਨੇਰੀ ਚੱਲ ਪਏ ਤੀ, ਬੜੀ ਘਬਰਾਹਟ ਹੋਈ, ਵਿਆਕਲ ਹੋ ਗਏ ਲੋਕ। ਵਿਖੇ ਤਰਾਸ ਬਹੁ ਕਰਿਓ, ਮੁਸਲਮਾਨਾਂ ਦੇ ਵਿੱਚ ਬੜਾ ਭਾਰੀ ਡਰ ਪੈਦਾ ਕਰ ਦਿੱਤਾ। ਹਾਏ ਹਾਏ ਸਭ ਕਰ ਨਰ ਨਾਰੀ, ਜਿੰਨੇ ਇਸਤਰੀ ਪੁਰਸ਼ ਹੈ, ਹਾਏ ਹਵਾਏ ਦੀ ਆਵਾਜ਼ ਕੱਢਣਾ ਕਰ ਰਹੇ ਨੇ। ਤੁਰਕੇਸਰ ਕੋ ਦੈ ਬਹੁ ਕਾਰੀ, ਜਿਹੜਾ ਔਰੰਗਜ਼ੇਬ ਹੈ ਮੁਸਲਮਾਨਾਂ ਦਾ ਮਾਲਕ, ਇਹਨਾਂ ਬੜੀਆਂ ਗਾਲਾਂ ਦੇ ਰਹੇ। ਤਿਸ ਦਿਨ ਤੇ ਉੱਤਮ ਨਰ ਜਾਨਾ, ਜਿਸ ਦਿਨ ਆਪ ਜੀ ਨੇ ਸ਼ਹਾਦਤ ਦਿੱਤੀ, ਉਸ ਦਿਨ ਤੋਂ ਜਿਹੜੇ ਉੱਤਮ ਪੁਰਸ਼ ਸੀ ਉਹਨਾਂ ਨੇ ਜਾਣ ਲਿਆ, ਸਮਝਿਆ। ਹੱਥ ਭਾਰਾਜ ਤੇਜ ਤੁਰਕਾਨਾ, ਜਿਹੜਾ ਔਰੰਗ ਮੁਸਲਮਾਨਾ ਰਾਜ ਭਾਏਗਾ, ਤੇਜ ਪ੍ਰਤਾਵੇ ਤਾਂ ਇਹਨਾਂ ਦੇ ਸ਼ਹਾਦ ਦੇਣ ਨਾਲ ਅੱਜ ਨਾਸ ਹੋ ਗਿਆ ਹੈ। ਦਿੱਲੀਪੁਰ ਕੋ ਤਿਆਗ ਨਰੰਗਾ, ਇੱਧਰ ਜਿਹੜਾ ਔਰੰਗਜ਼ੇਬ ਆਏ ਦਿੱਲੀ ਸ਼ਹਿਰ ਨੂੰ ਛੱਡ ਕੇ, ਬਾਹਰ ਨਿਕਸ ਰਹਿਓ ਬੜ ਸੰਗਾ ਡਰ ਸੰਗਾ, ਡਰ ਦੇ ਨਾਲ ਕਹਿੰਦੇ ਦਿੱਲੀ ਤੋਂ ਬਾਹਰ ਹੀ ਉੱਧਰ ਸਿੰਧ ਹੈਦਰਾਬਾਦ ਲਈ ਨਿਕਲ ਕੇ ਰਿਹਾ। ਪਰ ਵਿਰਸ਼ਿਓਪੁਰ ਨਾ ਆਏ ਕੈ ਸੋਇਓ, ਮੁੜ ਕੇ ਦਿੱਲੀ ਸ਼ਹਿਰ ਦੇ ਵਿੱਚ ਆ ਕੇ ਪ੍ਰਵੇਸ਼ ਹੋ ਕੇ ਨੀ ਇਹ ਸੁੱਤਾ। ਵੱਡ ਪਾਪੀ ਨਿਜ ਸਭ ਹੋਇਓ, ਜਿਹੜਾ ਔਰੰਗਜ਼ੇਬ ਹੈ ਸਾਰਿਆਂ ਵਿੱਚ ਵੱਡਾ ਪਾਪੀ ਸੀ, ਜਿਹਨੇ ਆਪਣਾ ਸਭ ਕੁਛ ਗਵਾ ਲਿਆ। ਸਤਿਗੁਰ ਕੋ ਕਰਕੇ ਅਪਰਾਧੂ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਬਹੁਤ ਵੱਡਾ ਅਪਰਾਧ ਗੁਨਾਹ ਕਰਕੇ ਹੋਇਓ ਸ੍ਰੀ ਹੱਥ ਦੁਸ਼ਟ ਅਸਾਧੂ। ਇਸ ਤਰ੍ਹਾਂ ਕਹਿੰਦੇ ਜਿਹੜਾ ਦੁਸ਼ਟ ਹੈ ਬਹੁਤ ਮਾੜਾ ਹੈ, ਉਹ ਕਹਿੰਦੇ ਹੋਇਓ ਸ੍ਰੀ ਹੱਥ ਆਪਣੀ ਮਾਇਆ ਨੂੰ ਭੂਤੀ ਨੂੰ ਨਾਸ ਕਰਨ ਵਾਲਾ ਹੋਇਆ। ਜਿਮ ਰਾਵਣ ਦੀਰਘ ਮਦ ਮਾਨੀ, ਕਹਿੰਦੇ ਤ੍ਰੇਤੇ ਯੁਗ ਵਿੱਚ ਜਿਹੜਾ ਰਾਵਣ ਹੈ ਉਹ ਬੜਾ ਭਾਰੀ ਵੱਡਾ ਕਹਿੰਦੇ ਹੰਕਾਰੀ ਤੇ ਨਿਸ਼ਈ ਸੀ। ਛਲ ਬਲ ਤੇ ਸੀਤਾ ਹਰ ਆਨੀ, ਮਦ ਵਿੱਚ ਮਨ ਵਿੱਚ ਮਦ ਕੀ ਮਸਤਿਆ ਹੋਇਆ ਸੀ ਤੇ ਛਲ ਫਰੇਬ ਕਰਕੇ ਸੀਤਾ ਨੂੰ ਚੁਰਾ ਲਿਆਂਦਾ, ਚੁੱਕ ਲਿਆਂਦਾ ਸੀ। ਕਰ ਰਗ ਪਰ ਕੋ ਦੋਸ਼, ਇਸ ਤਰ੍ਹਾਂ ਕਹਿੰਦੇ ਰਾਮ ਜੀ ਦਾ ਜਿਹੜਾ ਹੈ ਉਹ ਸੀਤਾ ਚੁੱਕਣ ਦਾ ਦੋਸ਼ ਗੁਣ ਕਰਕੇ ਆਪਣੇ ਆਪ ਨੂੰ ਮਿਲੀ। ਸਕਲ ਸਮਾਜ ਨਾਸ ਕਰ ਲੀਨਾ, ਆਸ ਪਾਪ ਕਰਕੇ ਦੋਸ਼ ਕਰਕੇ ਆਪਣਾ ਸਾਰਾ ਕੁਛ ਹੀ ਨਾਸ ਕਰ ਲਿਆ। ਲਖਪੁਰ ਸਵਾ ਲੱਖ ਨਾਤੀ ਤੇ ਰਾਵਣ ਕਰਦੀਆਂ ਨਾ ਬਾਤੀ ਵਾਲੀ ਗੱਲ ਹੋ ਗਈ। ਪਤ ਸਾਹਤ ਬਹੁ ਪੁਸ਼ਪਨ ਪੁਸ਼ਤਨ, ਇਸੇ ਤਰ੍ਹਾਂ ਔਰੰਗਜ਼ੇਬ ਨੇ ਜਿਹੜੀ ਕਦੇ ਬਹੁਤ ਪੁਸਤਾਂ ਤੋਂ ਲੈ ਕੇ ਪਾਤਸ਼ਾਹੀ ਕਾਇਮ ਸੀ, ਬਾਬਰ ਤੋਂ ਲੈ ਕੇ ਆ ਰਹੀ ਸੀ। ਸਭ ਜਗ ਦੋਹੀ ਹੈ ਕਨੀਆਂ, ਪੂਰੀਆਂ ਤੋਂ ਲੈ ਕੇ ਪਾਤਸ਼ਾਹੀ ਸੀ, ਸਾਰਿਆਂ ਦੇ ਵਿੱਚ ਬੜੀ ਤਕੜੀ ਦੋਹੀ ਫਿਰਦੀ ਸੀ, ਸਾਰੇ ਹੁਕਮ ਚੱਲਦਾ ਸੀ। ਦੇਵਤਿਆਂ ਕੋਲ ਧਨ ਪਦਾਰਥ ਹੁੰਦਾ ਹੈ, ਭੂਤੀ ਹੁੰਦੀ, ਇਸ ਤਰ੍ਹਾਂ ਦੇ ਬਰਾਬਰੀ ਐਸ਼ਵਰ ਧਨ ਪਦਾਰਥ ਪ੍ਰਕਾਸ਼ਮਾਨ ਸੀ। ਗੁਰੂ ਦਰੋਹ ਤੇ ਕੀਨਸ ਨਾਸਾ, ਬਹਾਦਰ ਸਾਹਿਬ ਮਹਾਰਾਜ ਦੇ ਨਾਲ ਦਰੋਹ ਕਰਨ ਤੇ ਵੈ ਕਰਨ ਤੇ ਸਾਰਾ ਕੁਛ ਨਾਸ ਕਰ ਲਿਆ ਆਪਣੇ ਆਪ। ਸ੍ਰੀ ਗੁਰੂ ਤੇਗ ਬਹਾਦਰ ਪਾਛੇ, ਇਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਦੇਣ ਤੋਂ ਬਾਅਦ ਵਿੱਚ ਸ੍ਰੀ ਗੋਬਿੰਦ ਸਿੰਘ ਭੇ ਗੁਰ ਆਛੇ, ਹੋਏ ਮਾਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਮਹਾਨ ਅੱਛੇ ਚੰਗੇ ਜਗਤ ਗੁਰੂ ਹੋਏ। ਸ੍ਰੀ ਗੁਜਰੀ ਦੇ ਜਨਮ ਲਿਓ ਹੈ, ਸਵਾਏ ਮਹਿਮਾਨ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ ਗੁਜਰੀ ਹੈ, ਉਹਨਾਂ ਦੇ ਉਦਰ ਤੋਂ ਆਪ ਜੀ ਨੇ 1723 ਬਿਕਰਮੀ ਪੌਸ ਦੀ ਸੱਤਵੀਂ ਵਾਲੇ ਦਿਨ 23 ਪੌ ਨੂੰ ਅਵਤਾਰ ਲਿਆ ਸੀ। ਪੁਰ ਪਟਨੇ ਮੈਂ ਖੇਲ ਕੀਓ ਹੈ। ਇਸ ਤਰ੍ਹਾਂ 7 ਸਾਲ ਦੇ ਵਿੱਚ ਪਟਨੇ ਸ਼ਹਿਰ ਦੇ ਵਿੱਚ ਹੀ ਆਪ ਜੀ ਨੇ ਖੇਲ ਕੀਤੀ, ਬਾਲ ਲੀਲਾ ਕਰਦੇ ਰਹੇ। ਵਰਦਿਓ ਸਰੀਰ ਬਾਹਰ ਚੱਲ ਆਏ। ਪਟਨੇ ਵਿੱਚ ਬਾਲ ਲੀਲਾ ਕਰਦਿਆਂ 7 ਸਾਲਾਂ ਤੱਕ ਸ੍ਰੀ ਵਧਿਆ ਫੁੱਲਿਆ, ਫਿਰ ਉੱਥੋਂ ਚਲੇ ਆਏ। ਮਦਰ ਦੇਸ਼ ਨਿਰਖੇ ਹਰ ਖਾਏ। ਜਿਹੜਾ ਮਦਰ ਦੇਸ਼ ਪੰਜਾਬ ਦਾ ਇਲਾਕਾ ਵੇਖ ਕੇ ਆਪ ਜੀ ਬਹੁਤ ਖੁਸ਼ ਹੋ ਗਏ। ਤਿੰਨ ਭਾਰਜਾ ਜਿਨ ਘਰ ਹੋਈ। ਇਹਨਾਂ ਦੇ ਘਰ ਦੇ ਵਿੱਚ ਤਿੰਨ ਜਿਹੜੀਆਂ ਪਤਨੀਆਂ ਹੋਈਆਂ, ਇਸਤਰੀਆਂ ਹੋਈਆਂ। ਨਾਮ ਅਜੀਤੋ ਦੀਰਘ ਸੋਈ। ਜਿਹੜੀ ਵੱਡੀ ਇਸਤਰੀ ਸੀ ਉਹਦਾ ਨਾਮ ਅਜੀਤ ਕੌਰ ਸੀ, ਜਿਸ ਤੋਂ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ ਪੈਦਾ ਹੋਏ ਸਨ। ਪੁੱਤਰ ਤੀਨ ਉਪਜੇ ਬਲ ਭਾਰੀ। ਇਸ ਤਰ੍ਹਾਂ ਕਹਿੰਦੇ ਜਿਹੜੀ ਇਹ ਤਿੰਨ ਪੁੱਤਰ ਅਜੀਤ ਕੌਰ ਤੋਂ ਭਾਰੀ ਬਲ ਵਾਲੇ ਪੈਦਾ ਹੋਏ ਸਨ। ਅਜੀਤ ਸਿੰਘ ਜੋਰਾਵਰ ਸਿੰਘ, ਜੁਝਾਰ ਸਿੰਘ ਅਤੇ ਫਤਿਹ ਸਿੰਘ, ਇਹ ਤਿੰਨੇ ਕਹਿੰਦੇ ਭਾਰੀ ਬਲ ਵਾਲੇ ਅਜੀਤ ਕੌਰ ਤੋਂ ਪੈਦਾ ਹੋਏ ਸਨ। ਇਹ ਸਮਝਣੇ ਮਨੋ ਅਗਨ ਤਿੰਨੋ ਤਨ ਧਾਰੀ। ਮਨੋ ਕਹਿੰਦੇ ਤਿੰਨਾਂ ਅਗਨੀਆਂ ਨੇ ਸਰੀਰ ਧਾਰਨ ਕੀਤੇ ਸਨ। ਇੱਕ ਸਮਾਨ ਅਗਨੀ ਹੁੰਦੀ ਹੈ, ਇੱਕ ਡੌਂ ਅਗਨੀ ਹੁੰਦੀ ਹੈ, ਤੀਸਰੀ ਬੜਵਾ ਅਗਨੀ ਹੁੰਦੀ ਹੈ। ਅਸਮਾਨ ਅਗਨੀ ਹੈ ਜਿਵੇਂ ਜਿੰਨੀ ਬੈਨਾਸਪਤੀ ਹੈ, ਲੱਕੜ ਹੈ, ਸਭ ਦੇ ਵਿੱਚ ਅੱਗ ਹੈਗੀ ਹੈ। ਅਤੇ ਉੱਪਰ ਕਿਸੇ ਨੂੰ ਜਿੰਨਾ ਚਿਰ ਉਹਨੂੰ ਪ੍ਰਗਟ ਨਾ ਕਰੀਏ, ਉਹਨਾਂ ਚਿਰ ਨਹੀਂ ਉਹ ਕਿਸੇ ਨੂੰ ਸਾੜਦੀ ਦਗਦ ਕਰਦੀ। ਉਹ ਸਾਰੀ ਬਨਾਸਪਤੀ ਵਿੱਚ ਸਮਾਨ ਅਗਨੀ ਦਾ ਨਿਵਾਸ ਹੈ, ਅਤੇ ਡਾਂ ਅਗਲੀ ਜਿਹੜੀ ਜੰਗਲ ਦੀ ਅਗਨੀ ਹੈ। ਇਹ ਦੂਸਰੀ ਹੈ ਬਣਵਾ ਅਨਲ, ਉਸ ਸਮੁੰਦਰ ਦੇ ਵਿੱਚ ਮੰਨੀ ਹੈ। ਕਹਿੰਦੇ ਇੱਕ ਘੋੜੀ ਜੀ ਹੈ, ਉਹਦੇ ਮੂੰਹ ਤੋਂ ਲਾਟ ਨਿਕਲਦੀ ਹੈ, ਅਤੇ ਉਹ ਸਮੁੰਦਰ ਦੇ ਪਾਣੀ ਨੂੰ ਹਾਰੀ ਜਾਂਦੀ ਹੈ। ਜਦੋਂ ਕਹਿੰਦੇ ਉਹ ਬੜਵਾ ਅਗਨੀ ਦੀ ਲਾਟ ਸਮੁੰਦਰ ਤੋਂ ਬਾਹਰ ਨਿਕਲੇਗੀ, ਉਹ ਸਵੇਰੇ ਮਹਾਂਪਰਲੋ ਹੋ ਜਾਏਗੀ। ਇਹੋ ਜਿਹੇ ਲੇਖ ਹੈ ਸ਼ਾਸਤਰਾਂ ਦੇ। ਇਸ ਤਰ੍ਹਾਂ ਕਹਿੰਦੇ ਜਿਹੜੀ ਸਮਾਨ ਅਗਨੀ, ਡਾਂ ਅਗਨੀ ਅਤੇ ਬੜਵਾ ਅਗਨੀ, ਤਿੰਨਾਂ ਅਗਨਾਂ ਨੇ ਮਾਨੋ ਇਹ ਤਿੰਨਾਂ ਸਾਹਿਬਜ਼ਾਦਿਆਂ ਦੇ ਸਰੀਰ ਧਾਰਨ ਕੀਤੇ ਹੋਏ ਹੈ। ਅਪਰ ਸੁੰਦਰੀ ਨਾਮ ਪਛਾਣੋ। ਦੂਸਰੀ ਜਿਹੜੇ ਕਹਿੰਦੇ ਸਤਿਗੁਰੂ ਦੀ ਪਤਨੀ ਸੀ ਉਹਦਾ ਨਾਮ ਸੀ ਸੁੰਦਰ ਕੌਰ ਜੀ, ਪਛਾਣ ਲਓ, ਜਿਸ ਤੋਂ ਅਜੀਤ ਸਿੰਘ ਵਿੱਚੋਂ ਸਾਹਿਬਜ਼ਾਦੇ ਹੋਏ। ਅਜੀਤ ਸਿੰਘ ਹੋਵਾ। ਸਰਕਾਰ ਦੇ ਘਰ ਦੇ ਜਿਹੜੇ ਪੁੱਤਰ ਹੈ ਸ੍ਰੀ ਅਜੀਤ ਸਿੰਘ ਜੀ ਹੋਏ ਸਨ। ਬਹੁ ਰਿਪ ਹੱਥ ਜੋ ਰਨ ਮਹਿ ਸੋਵਾ। ਬਹੁਤ ਬੈਰੀਆਂ ਨੂੰ ਚਮਕੌਰ ਦੀ ਗੜੀ ਵਿੱਚ ਮਾਰਦਾ ਹੋਇਆ ਜੰਗ ਦੇ ਵਿੱਚ ਹੀ ਇਹ ਬਰਾਜ ਗਿਆ, ਲੋਪ ਹੋ ਗਿਆ ਸੀ ਜੰਗ ਕਰਦਾ ਕਰਦਾ। ਤੀਸਰ ਸਾਹਿਬ ਦੇਵੀ ਦਾਰਾ। ਤੀਸਰੀ ਜਿਹੜੀ ਪਤਨੀ ਹੈ ਉਹ ਆਪ ਜੀ ਦੀ ਸਾਹਿਬ ਕੌਰ ਦੇਵੀ ਸੀ, ਸਾਹਿਬ ਕੌਰ ਸੀ। ਤਾਹੇ ਖਾਲਸਾ ਪੁੱਤਰ ਅਪਾਰਾ। ਜਿੰਨਾ ਸਮੁੱਚਾ ਖਾਲਸਾ ਪੰਥ ਹੈ, ਬੇਅੰਤ ਬੇਅੰਤ ਸਾਰਾ ਇਸੇ ਦਾ ਪੁੱਤਰ ਹੈ। ਇਮ ਸਾਹਿਬ ਦਸਵੇਂ ਪਾਤਸ਼ਾਹੂ। ਕਵੀ ਜੀ ਕਹਿੰਦੇ ਇਸ ਤਰ੍ਹਾਂ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਤੁਰਕਣ ਕੋ ਰਣ ਕਰ ਉਤਸਾਹੂ। ਮੁਸਲਮਾਨਾਂ ਦੇ ਨਾਲ ਬੜਾ ਭਾਰੀ ਰਿਸ਼ਾਨ ਜੰਗ ਯੁੱਧ ਕਰਕੇ। ਅਨਕ ਪ੍ਰਕਾਰਨ ਕੀਨ ਅਖਾਰੇ। ਅਨੇਕਾਂ ਤਰ੍ਹਾਂ ਦੇ ਨਾਲ ਜੰਗ ਅਖਾੜੇ ਕੀਤੇ। ਕਰ ਪੁਰਸ਼ਾ ਰਥ ਕੋ ਰਿਪ ਮਾਰੇ। ਬੜਾ ਭਾਰੀ ਅਦਮ ਬਲ ਕਰਕੇ ਬੈਰੀਆਂ ਨੂੰ ਮਾਰ ਸੁੱਟਿਆ। ਪੰਥ ਖਾਲਸਾ ਉਤਪਤ ਕਰਕੇ। ਆਪ ਜੀ ਨੇ 1756 ਬਿਕਰਮੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਪੈਦਾ ਕਰਕੇ ਤੁਰਕ ਤੇਜ ਕੀ ਜੜ ਉਖਾਰ ਕੇ। ਇਹਨਾਂ ਖਾਲਸੇ ਪੰਥ ਰਾਹੀਂ ਜਿਹੜਾ ਤੁਰਕਾਂ ਦਾ ਤੇਜ ਪ੍ਰਤਾਪ ਦੀਆਂ ਜੜਾਂ ਪੁੱਟ ਦਿੱਤੀਆਂ। ਬਰਖ ਬਤੀਸ ਇਕਾਦਸ਼ ਮਾਸ। ਇਸ ਤਰ੍ਹਾਂ ਕਹਿੰਦੇ 32 ਸਾਲ ਅਤੇ 11 ਮਹੀਨੇ ਜਗ ਮਹਿ ਕੀਨਸ ਧਰਮ ਪ੍ਰਕਾਸ਼। ਸੰਸਾਰ ਦੇ ਵਿੱਚ ਜਿਹੜਾ ਗੁਰੂ ਨਾਨਕ ਧਰਮ ਅਕਾਲੀ ਧਰਮ ਉਹਦਾ ਪ੍ਰਕਾਸ਼ ਕੀਤਾ। ਸਿੱਖਿਆ ਅਨੇਕਾਂ ਕੋ ਗਤ ਦੀਨੀ। ਅਨੇਕਾਂ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਛਕਾ ਕੇ ਇੱਕ ਮੁਕਤੀ ਬਖਸ਼ਣਾ ਕੀਤੀ। ਦੁੱਖ ਤੇ ਬਚੇ ਸਰਨ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆ ਕੇ ਛਣ ਲਈ ਉਹ ਜਨਮਨ ਤੇ ਦੁੱਖਾਂ ਤੋਂ ਬਚ ਗਏ। ਸਤਰਾਂ ਸਹਿਸ ਪੈਸਠਾ ਉੱਪਰ ਇਸ ਤਰ੍ਹਾਂ 1700 ਬਿਕਰਮੀ ਸੰਮਤ ਉੱਪਰ ਕਹਿੰਦੇ ਹੋਰ 65 ਸਾਲ ਕਾਤਕ ਸੁਦੀ ਕਾਤਕ ਸੁਦ ਪੰਚੈ ਦਿਨ ਸੁਰ ਗੁਰ ਕੱਤਕ ਦੇ ਮਹੀਨੇ ਦੀ ਚਾਨਣੇ ਪੰਖ ਦੀ ਪੰਜਵੀਂ ਥਿੱਤ ਦਿਨ ਵੀਰਵਾਰ ਰਹੀ ਜਾਮਨੀ ਜਾਮ ਸਵਾ ਜਬ ਇਸ ਵੇਲੇ ਕਹਿੰਦੇ ਸਵਾ ਕਪਹਿਰ ਰਾਤ ਬਾਕੀ ਰਹਿ ਗਈ ਸੀ ਸੱਚਖੰਡ ਪਹੁੰਚੇ ਤਬ ਕਹਿੰਦੇ ਆਪ ਚਲ ਨਗਰ ਵੇਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚਖੰਡ ਜਾ ਪਹੁੰਚੇ ਸਨ ਦੇ ਆਪ ਚਲ ਨਗਰ ਨਾਮ ਸੁਭ ਥਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਜਿਹੜਾ ਹੁਕਮਨਾਮਾ ਵਚਨ ਨਗਰ ਗੋਬਿੰਦ ਗੁਰੂ ਕਾ ਨਾਮ ਜਪ ਸੁਖ ਪਾਇਆ ਆਇਆ ਸੀ ਇਸ ਦਾ ਨਾਂ ਆਪ ਜੀ ਨੇ ਅਬਚਲ ਨਗਰ ਕਿਹਾ ਹੈ। ਇਹ ਜਿਹੜਾ ਸੋਹਣਾ ਥਾਂ ਹੈ ਭਾਇਓ ਦੇ ਹੋਰਾ ਜੋਤ ਮਹਾਨ ਜਿੱਥੇ ਆਪ ਜੀ ਦੇ ਜੋਤੀ ਜੋਤ ਸਮਾਉਣ ਦਾ ਕਹਿੰਦੇ ਦੇਹਰਾ ਬਣਿਆ ਜਿੱਥੇ ਆਪ ਜੀ ਦੀ ਮਹਾਨ ਜੋਤ ਜਾਗ ਰਹੀ ਹੈ ਜਗਮਗ ਜੋਤ ਵਰਾਜ ਜੀ ਸ੍ਰੀ ਅਬਚਲ ਨਗਰ ਬਾਜ਼ਾਰ ਕਿਹਾ ਹੈ। ਸ੍ਰੀ ਹਰ ਰਾਏ ਪਾਏ ਗੁਰੇ ਆਈ ਪਹਿਲਾਂ ਤਾਂ ਇਸਾ ਹੀ ਸੀ ਇੱਥੇ ਇੱਕ ਪੁਜਾਰੀ ਚੰਗੇ ਜਪੀ ਤਪੀ ਹੋਏ ਹੈ ਉਹਨਾਂ ਨੇ ਥੋੜ੍ਹੀ ਜਿਹੀ ਰਾਹਤ ਦਵਾਈ ਹੈ ਨਹੀਂ ਤਾਂ ਅੰਦਰਲੀਆਂ ਜਿਹੜੀਆਂ ਪ੍ਰਕਰਮਾਂ ਕੋਈ ਤਿਆਰ ਪ੍ਰਤਿਆਰੀ ਸਿੰਘ ਕਰ ਸਕਦਾ ਸੀ ਬਾਰ ਬਾਰ ਜ਼ਰੂਰ ਫਿਰੀ ਜਾਂਦੇ ਸਨ ਜੇ ਕੋਈ ਕੱਚਾ ਪਿੱਲਾ ਗ੍ਰਹਿਤੀ ਅੰਦਰ ਪ੍ਰਵੇਸ਼ ਹੋ ਜਾਂਦਾ ਸੀ ਨਾ ਅਤੇ ਉਦੋਂ ਹੀ ਸ਼ਹੀਦ ਫੜ ਕੇ ਉੱਥੇ ਲਟਾ ਲੈਂਦੇ ਝੰਗ ਹੀ ਪੈਂਦੀਆਂ ਵੀ ਮਾਰ ਲਿਆ ਹੁੰਦੀ ਸੀ ਇਸ ਕਰਕੇ ਬਾਹਰ ਜਿਹੜੇ ਪਹਿਰੇਦਾਰ ਜਿਵੇਂ ਹੁਣ ਖੜੋਤੇ ਹੁੰਦੇ ਨਾ ਇਉਂ ਖੜੋਤੇ ਹੁੰਦੇ ਸੀ ਵੀ ਭਾਈ ਤਿਆਰ ਪਰ ਤਿਆਰ ਹੈ ਨਹੀਂ ਤਾਂ ਸਾਰੇ ਅਮਰ ਛੱਕ ਕੇ ਫੇਰ ਹੀ ਕੋਈ ਪ੍ਰਕਰਮਾ ਕਰਦਾ ਸੀ ਡਰਦੇ ਸਭ ਨੂੰ ਪਤਾ ਹੀ ਸੀ ਵੀ ਕਿਤੇ ਐ ਨਾ ਹੋ ਜਾਏ ਇਹ ਤਾਂ ਫਿਰ ਉਹ ਪੁਜਾਰੀ ਸਿੰਘ ਸ਼ਹਿਰ ਤੋਂ ਦਾ ਨਾਮ ਮੰਗਲ ਸਿੰਘ ਸੀ ਐਸਾ ਉਦਾਸ ਜਦੋਂ 1959 ਵਿੱਚ ਗਿਆ ਸੀ ਪਹਿਲੀ ਵਾਰੀ ਹਜ਼ੂਰ ਸਾਹਿਬ ਉਦੋਂ ਉਹਨਾਂ ਨੇ ਉੱਥੇ ਪੁਜਾਰੀਆਂ ਨੇ ਗੱਲ ਦੱਸੀ ਵੀ ਇਹ ਉਹਨਾਂ ਦੀ ਕਿਰਪਾ ਹੋ ਗਈ ਪੁਜਾਰੀ ਦੀ ਅਤੇ ਉਹਨੇ ਅਰਦਾਸ ਬੇਨਤੀ ਕਰਕੇ ਸ਼ਹੀਦਾਂ ਨੂੰ ਕਿਹਾ ਵੀ ਹੁਣ ਮਾਰਾ ਕਲਯੁੱਗ ਦਾ ਭਿਆਨਕ ਸਮਾਂ ਆ ਰਿਹਾ ਹੈ ਅਤੇ ਥੋੜ੍ਹੀ ਜਿਹੀ ਰਾਹਤ ਦਿਓ ਫਿਰ ਉਹਨਾਂ ਨੇ ਇਸ਼ਾਰਾ ਦਿੱਤਾ ਵੀ ਚੰਗਾ ਜਿਹੜੇ ਆ ਚਾਰ ਦਰਵਾਜ਼ੇ ਨਾ ਚਾਰੇ ਤਰਫ ਹੀ ਇਹ ਵੀ ਇਹ ਚਿਣਾਈ ਜੀ ਕਰਕੇ ਬਣਦੇ ਹੋ ਜੋ ਅਸੀਂ ਅਲੋਪ ਹੋ ਜਾਵਾਂਗੇ ਅਤੇ ਚਲੋ ਜਿਹੜਾ ਮਰਜ਼ੀ ਆਈ ਜਾਈ ਜਾਏ ਜੇ ਤੁਹਾਡਾ ਐਸਾ ਹੀ ਹੈ ਤਾਂ ਚਲੋ ਇਸ ਤਰ੍ਹਾਂ ਪੁਜਾਰੀਆਂ ਨੇ ਰਲ ਮਿਲ ਕੇ ਚਾਰੇ ਤਰਫਾਂ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਿੱਥੇ ਹੁਣ ਉਹ ਅਲਵਾਰੀਆਂ ਜਿਹੀਆਂ ਬਣੀਆਂ ਹੋਰ ਸਾਜੋ ਸਮਾਨ ਜਿਹਾ ਰੱਖ ਲੈਂਦੇ ਨੇ ਅਤੇ ਪਾਸੇ ਇਸੇ ਤਰ੍ਹਾਂ ਉਹਦੇ ਭੋਰੇ ਛੋਟੇ ਛੋਟੇ ਉਹ ਗੁੰਮਚੇ ਵੀ ਬਣੇ ਆ ਜਿੱਥੇ ਉਹ ਕੋਈ ਛੋਟਾ ਪੁਜਾਰੀ ਕਿਤੇ ਵੱਡਾ ਪੁਜਾਰੀ ਇਸੇ ਤਰ੍ਹਾਂ ਜਿਹੜਾ ਕੋਈ ਕਥਾ ਕਰਨ ਵਾਲਾ ਬਾਤ ਗਿਆਨੀ ਹੈ ਉਹ ਵਹਿਬੂ ਜਾਂਦਾ ਹੈ ਉਹ ਚਾਰ ਗੁੰਮਚੇ ਵੀ ਛੋਟੇ ਛੋਟੇ ਬਣੇ ਉਹਨਾਂ ਦੇ ਨਾਲ ਹੀ ਉਹ ਦਰਵਾਜ਼ੇ ਇੱਧਰ ਅਤੇ ਉੱਧਰ ਚਾਰ ਦਰਵਾਜ਼ੇ ਨੇ ਉਹ ਜਦੋਂ ਤੁਸੀਂ ਦੇਖੋਗੇ ਉਹ ਨਿਸ਼ਾਨੀਆਂ ਜਿਹੀਆਂ ਹੁਣ ਵੀ ਦਿਸਦੀਆਂ ਉੱਥੇ ਭਾਵੇਂ ਉੱਪਰ ਦੀ ਉਹਨਾਂ ਨੇ ਸੰਗੇ ਮਰਮਰ ਪੱਥਰ ਲਾ ਦਿੱਤਾ ਹੈ ਇਸ ਕਰਕੇ ਵੀ ਉਦੋਂ ਇਸ ਤਰ੍ਹਾਂ ਸੀ ਬੜਾ ਸਖਤਾਈ ਸੀ ਵੀ ਅੰਦਰਲੀ ਪਰਿਕਰਮਾ ਨਹੀਂ ਕੋਈ ਕਰ ਸਕਦਾ ਸੀ ਜਿਹੜਾ ਐਸਾ ਕਰਦਾ ਕਰਾਉਂਦਾ ਵੀ ਮੈਂ ਤਾਂ ਪੂਰਾ ਸੂਰਾ ਅੰਦਰ ਜਾ ਕੇ ਲੱਗ ਜਾਂਦਾ ਸੀ ਪੂਰਾ ਸੂਰਾ ਕਿ ਦੂਜਾ ਹੈ ਇਸ ਤਰ੍ਹਾਂ ਕਹਿੰਦੇ ਬੜੀ ਭਾਰੀ ਜੋਤ ਆਪ ਜੀ ਦੀ ਬਰਾਜ ਸੀ ਤੇਜ ਪ੍ਰਤਾਪ ਜਾ ਰਹੀ ਹੈ ਸੀ ਸ੍ਰੀ ਹਰ ਰਾਏ ਪਾਏ ਗੁਰ ਆਈ ਇਸ ਤਰ੍ਹਾਂ ਸਤਿਗੁਰੂ ਹਰ ਰਾਏ ਸਾਹਿਬ ਨੇ ਗੁਰਤਾ ਗੱਦੀ ਦਾ ਤਖ਼ਤ ਪਾ ਕੇ ਤਬਹੋ ਨਰੰਗੇ ਦਿੱਲੀ ਪਾਈ ਜਦੋਂ ਸਤਿਗੁਰੂ ਹਰ ਰਾਏ ਸਾਹਿਬ ਜੀ ਨੇ ਗੁਰਤਾ ਗੱਦੀ ਹਰਗੋਬਿੰਦ ਸਾਹਿਬ ਜੀ ਤੋਂ ਪਾਈ ਸੀ ਉਸ ਵੇਲੇ ਕਹਿੰਦੇ ਦਿੱਲੀ ਦੀ ਪਾਤਸ਼ਾਹੀ ਔਰੰਗਜ਼ੇਬ ਨੇ ਪਾਈ ਸੀ ਪਾਤਸ਼ਾਹ ਕਹ ਮਾਲਕ ਭਇਓ। ਇਸ ਤਰ੍ਹਾਂ ਦਿੱਲੀ ਦੀ ਪਾਤਸ਼ਾਹੀ ਦਾ ਇਹ ਮਾਲਕ ਹੋਇਆ ਸੀ ਸਤਿਗੁਰੂ ਹਰਿਰਾਇ ਸਾਹਿਬ ਜੀ ਦੇ ਸਮੇਂ। ਰਾਜ ਤੇਜ ਛਿਨ ਵੱਡ ਬਿਰਦਾਇਓ। ਰਾਜ ਭਾਗ ਦਾ ਤੇਜ ਪ੍ਰਤਾਪ ਛਿਨ ਛਿਨ ਦੇ ਸਮੇਂ ਵਿੱਚ ਬੜਾ ਇਹਨੇ ਵਧਾਇਆ ਫੈਲਾਇਆ। ਬਹੁ ਧਨ ਕੈ ਕਰ ਕੈ ਅਪਰਾਧੂ। ਜਿੰਨੇ ਮੁਸਲਮਾਨਾਂ ਦੇ ਵੱਡੇ ਵੱਡੇ ਫਕੀਰ ਸੰਤਰੇਜ ਵਰਗੇ ਹੋਰ ਜਿਹੜੇ ਕੋਈ ਸਾਧੂ ਲੋਕ ਉਹਨਾਂ ਨੂੰ ਮਾਰਨ ਦਾ ਗੁਨਾਹ ਕਰਕੇ ਮਹਾ ਕੁਕਰਮ ਕਸ਼ਟ ਦੇ ਸਾਧੂ ਬੜਾ ਭਾਰੀ ਖੋਟੇ ਕੰਮ ਕੀਤੇ ਤੇ ਜਿਹੜੇ ਸਾਧੂ ਭਲੇ ਲੋਕਾਂ ਨੂੰ ਉਹਨੂੰ ਦੁੱਖ ਦਿੱਤਾ ਇਹਨੇ। ਗੁਰ ਘਰ ਸੋ ਬਹੁ ਦਰੋਹ ਕਮਾਵਾ। ਫਿਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਵੀ ਇਹਨੇ ਜ਼ਿਆਦਾ ਹੀ ਬੈਰ ਕਮਾਇਆ, ਜ਼ਿਆਦਾ ਬੈਰ ਬੰਨਿਆ। ਕਰਿਓ ਅਕਰਮ ਦੁਸ਼ਟ ਦੁੱਖ ਪਾਵਾ। ਇਸ ਤਰ੍ਹਾਂ ਕਹਿੰਦੇ ਦੁਸ਼ਟ ਨੇ ਨਾ ਕਰਮ ਕਰਨ ਵਾਲਾ ਕੰਮ ਕੀਤਾ ਜਿਸ ਕਰਕੇ ਦੁੱਖ ਪਾਇਆ, ਕਮੋਤੇ ਮਰਿਆ। ਸਭ ਪ੍ਰਸੰਨ ਮਹਾਨਾ। ਜਦੋਂ ਭਾਈ ਰਾਮ ਕੌਰ ਜੀ ਨੇ ਸੰਖਿਪਤ ਰੂਪ ਸੂਤਰ ਦੇ ਵਿੱਚ ਗੁਰੂ ਪ੍ਰਣਾਲੀ ਸੁਣਾਈ, ਸਾਰਾ ਪ੍ਰਸੰਗ ਥੋੜੇ ਰੂਪ ਸੁਣਾਇਆ, ਜਿੰਨੇ ਸਿੰਘ ਸੀ ਬਹੁਤ ਪ੍ਰਸੰਨ ਹੋ ਗਏ। ਹੱਥ ਜੋੜ ਕੇ ਬਾਕ ਬਖਾਨਾ। ਮੇਰਾ ਹੱਥ ਜੋੜ ਕੇ ਬਚਨ ਕਿਹਾ। ਨੌ ਗੁਰ ਕੀ ਸਭ ਕਥਾ ਬਖਾਨਾ। ਭਾਈ ਸਾਹਿਬ ਜੀ, ਨੌ ਸਤਿਗੁਰਾਂ ਦੀ ਸਾਰੀ ਜਿਹੜੀ ਕਥਾ ਨਾ ਤੁਸੀਂ ਹੁਣ ਸੋਲ ਖੋਲ ਕੇ ਕਹੋ, ਇਹ ਸੰਖੇਪ ਨਾਲ ਤਾਂ ਕਹਿ ਦਿੱਤੀ, ਹੁਣ ਖੋਲ ਕੇ ਕਹੋ। ਸਰਬ ਸਰਬ ਕੀ ਜਾਣੋ। ਕਿਉਂਕਿ ਤੁਸੀਂ ਸਰਬੱਗ ਹੋ, ਸਭ ਕੁਝ ਜਾਣਨ ਵਾਲੇ ਹੋ ਤੇ ਸਾਰਾ ਜਾਣਦੇ ਹੋ। ਇਹ ਸਭ ਪ੍ਰਥਮੇ ਕਥਾ ਸੁਣਾਈ ਹੈ। ਇਹ ਜਿਹੜੀ ਸਾਰੀ ਕਥਾ ਹੈ ਸਾਨੂੰ ਪਹਿਲਾਂ ਸੁਣਾਈਏ ਖੋਲ ਕੇ। ਗੁਰੂ ਚਰਿੱਤਰ ਕੀਨੋ ਸਮਝਾਈਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਵਤਾਰ ਧਾਰਨ ਕੇ ਜੋ ਚਰਿੱਤਰ ਕੀਤੇ ਉਹ ਵੀ ਸਮਝਾਈਏ। ਜਿਉ ਜਿਉ ਭਾਏ ਕਹੋ ਸਭ ਕਥਾ। ਜਿਵੇਂ ਜਿਵੇਂ ਨੌ ਸਤਿਗੁਰੂ ਹੋਏ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹ ਸਾਰੀ ਕਥਾ ਕਹੋ। ਗੁਰੂ ਪ੍ਰਸੰਗ ਸੁਣਾਵੋ ਜਥਾ। ਨਾ ਸਤਿਗੁਰਾਂ ਦਾ ਪ੍ਰਸੰਗ ਹੈ, ਉਹ ਸਾਰੇ ਖੋਲ ਖੋਲ ਕੇ ਸੁਣਾਓ। ਸੁਣੀ ਖਾਲਸੇ ਕੀ ਇਮ ਬਾਣੀ। ਇਸ ਵੇਲੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਖਾਲਸੇ ਪੰਥ ਦੀਆਂ ਬਚਨ ਬਾਣੀ ਸੁਣਿਆ। ਕਥਾ ਸੁਣਾਵਨ ਲਾਗਿਓ ਸੋਈ। ਇਸ ਕਰਕੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖੋਲ ਖੋਲ ਕੇ ਕਥਾ ਸੁਣਾਉਣ ਲੱਗ ਪਏ। ਨੌ ਸਤਿਗੁਰ ਸਤਿਗੁਰਾਂ ਦੀ ਜਿਵੇਂ ਜਿਵੇਂ ਉਹ ਸਾਰੀ ਹੋਈ ਸੀ। ਦੋਹਰਾ ਸੁਣਤ ਭਇਓ ਤਬ ਖਾਲਸਾ। ਸਮੁੱਚਾ ਖਾਲਸਾ ਇਕੱਠਾ ਹੋ ਕੇ ਉਹ ਗੁਰੂ ਕੀ ਕਥਾ ਸੁਣਨ ਲੱਗ ਪਿਆ। ਜਸ ਕੋ ਸਰੋ ਸਰੋਣ। ਮਹਾਰਾਜ ਦਾ ਜਿਹੜਾ ਜਸ ਸੀ ਕੰਨਾ ਰਾਹੀ। ਪਠੈ ਸੁਣੈ ਮਨ ਮਹਿ ਗੁਣ ਹੈ। ਕਹਿੰਦੇ ਐਸਾ ਜਿਹੜਾ ਸਤਿਗੁਰਾਂ ਦਾ ਪ੍ਰਸੰਗ ਹੈ, ਜਸ ਹੈ, ਜਿਹੜਾ ਕਹਿੰਦੇ ਪੜ੍ਹੇਗਾ ਸੁਣੇਗਾ ਮਨ ਦੇ ਵਿੱਚ ਉਹਦਾ ਵਿਚਾਰ ਕਰੇਗਾ। ਪੁਰਹਿ ਕਾਮਨਾ ਤੌਣ। ਉਹਦੀ ਜਿਹੜੀ ਕਾਮਨਾ ਹੈ ਗੁਰੂ ਕਾ ਜਸ ਜਿਹੜਾ ਹੈ ਨਾ ਸੁਣਿਆ ਉਹਦੀ ਪੂਰੀ ਕਰ ਦੇਵੇਗਾ। ਇਹ ਸਤਿਗੁਰੂ ਦੇ ਇਤਿਹਾਸ ਦਾ ਜਸ ਸੁਣਿਆ ਉਹਨੂੰ ਫਲ ਹੋ ਜਾਏਗਾ, ਸਿੰਘ ਨੂੰ ਸੁਣਨ ਵਾਲੇ ਸਰੋਤੇ ਨੂੰ। ਇਸ ਰਾਏ ਕਵੀ ਸੰਤੋਖ ਸਿੰਘ ਜੀ ਨੇ ਜੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਕੋਲ ਸਿੰਘਾਂ ਨੇ ਬੇਨਤੀ ਕੀਤੀ ਵੀ ਇਸ ਥੋੜ੍ਹੇ ਰੂਪ ਵਿੱਚ ਤਾਂ ਤੁਸੀਂ ਸੁਣਾ ਦਿੱਤੀ ਹੈ, ਹੁਣ ਖੋਲ ਖੋਲ ਕੇ ਸਾਰੀ ਸੁਣਾਓ ਕਥਾ ਨਵਾਂ ਸਤਿਗੁਰਾਂ ਦੀ। ਉਹ ਜਿਵੇਂ ਪਹਿਲਾਂ ਬੇਨਤੀ ਮੰਨ ਕੇ ਉਹਦਾ ਲੱਥਾ ਕਵੀ ਸੰਤੋਖ ਸਿੰਘ ਨੇ ਛੰਦਾਬੰਦੀ ਵਿੱਚ ਕੀਤਾ ਹੈ, ਜਿਹਨੂੰ ਆਪਾਂ ਪੜ੍ਹ ਕੇ ਲਾ ਲੈ ਰਹੇ ਹਾਂ। ਲਓ ਅੱਜ ਸਮਾਂ ਹੋਇਆ ਤੇ ਸਮਾਪਤੀ ਕਰੀਏ। ਜਿਵੇਂ ਆਪ ਜੀ ਨੇ ਖੋਲ ਖੋਲ ਕੇ ਕਥਾ ਸੁਣਾਈ ਉਹਦਾ ਲੱਥਾ ਕਵੀ ਜੀ ਕੀਤਾ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਕੇ ਫਿਰ ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਸੁਣਤ ਭਇਓ ਤਬ ਖਾਲਸਾ। ਸ੍ਰੀ ਗੁਰ ਜਸ ਕੋ ਸਰੋਣ। ਪਠ ਹੈ ਸੁਨੈ ਮਨ ਮਹਿ ਗੁਣ ਹੈ ਪੁਰ ਹੈ ਕਾਮਨਾ ਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।